ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸਾਹਿਬ ਜੀਓ ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਬਿਰਾਜੇ ਆਏ। ਭਾਈ ਬ੍ਰਿਧ ਕੇਤਿਕ ਦਿਵਸ ਰਹੇ ਨਿਕਟ ਸੁਖ ਪਾਏ। ਇਸ ਪ੍ਰਕਾਰ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਅਪਾਰੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੇ ਦਰਬਾਰ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ, ਉਪਰੰਤ ਕੁਝ ਸਮਾਂ ਗੁਰਬਾਣੀ ਦਾ ਹੀ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਜਿੰਨੇ ਕਮਾਈ ਪਾਈ ਸਤਿਗੁਰੂ ਦੇ ਦਰਬਾਰ ਵਿੱਚ ਸੰਗਤ ਨੂੰ ਜੁੜ ਕੇ ਸਤਿਗੁਰੂ ਗੁਰਬਾਣੀ ਸਰੂਪ ਦੇ ਦਰਸ਼ਨ ਦਾਰ ਕਰਦੇ ਹੋਏ ਕੀਰਤਨ ਸਰਵਣ ਕਰ ਰਹੇ ਸੀ, ਉਹਨਾਂ ਨੇ ਲਾਭ ਲਿਆ ਹੈ, ਲਾਹਾ ਹਾਸਲ ਕੀਤਾ ਹੈ। ਕੀਰਤਨ ਤੋਂ ਉਪਰੰਤ ਆਪਾਂ ਕੁਝ ਸਮਾਂ ਗੁਰੂ ਮਹਾਰਾਜ ਦਾ ਗੁਰੇ ਇਤਿਹਾਸ ਪੜ੍ਹਦੇ ਸੁਣਦੇ ਹਾਂ ਅਤੇ ਲਾਹਾ ਹਾਸਲ ਕਰਦੇ ਹਾਂ। ਜਿਸ ਤਰ੍ਹਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਗੁਰੂ ਅੰਗਦ ਸਾਹਿਬ ਜੀ ਦਾ ਸਪੁੱਤਰ ਜਿਹੜਾ ਦਾਤੂ ਸੀ, ਆਪ ਜੀ ਦੀ ਬੇਅੰਤ ਮਹਿਮਾ ਵਡਿਆਈ ਸੁਣ ਕੇ ਸਹਾਰ ਨਾ ਸਕਿਆ। ਈਰਖਾ ਵਿੱਚ ਸੜੇ ਮੱਚੇ ਨੇ ਆ ਕੇ ਆਪ ਜੀ ਦੇ ਲੱਤ ਮਾਰ ਦਿੱਤੀ ਸੀ। ਆਪ ਜੀ ਨੇ ਤਾਂ ਬਹੁਤ ਕੁਝ ਨਹੀਂ ਕਿਹਾ, ਉੱਠ ਕੇ ਚਰਨੀ ਫੜ ਲਏ, ਚਰਨ ਚੱਸਣ ਲੱਗ ਪਏ ਸਨ। ਪਰ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਕਰਕੇ, ਭਾਵੇਂ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਹੈ ਪਰ ਉਹ ਜਿਹੜੀ ਬੇਅਦਬੀ ਕੀਤੀ ਉਹਦੇ ਕਰਕੇ ਫਿਰ ਜਿਹੜਾ ਮਾੜਾ ਫਲ ਬੁਰਾ ਫਲ ਤਾਂ ਇਹਨੂੰ ਹੋਣਾ ਹੀ ਹੋਣਾ ਸੀ। ਇਹਦੇ ਬਹੁਤ ਹੀ ਲੱਤ ਵਿੱਚ ਦਰਦ ਹੋਣ ਲੱਗਿਆ, ਪੀਲ ਹੋਣ ਲੱਗ ਪਈ ਹੈ, ਬਹੁਤ ਔਖਾ ਹੁੰਦਾ ਹੈ। ਘਰ ਵਿੱਚ ਸ਼ਰਮ ਦਾ ਮਾਰਾ ਚਲਿਆ ਗਿਆ। ਜਿਹੜਾ ਗੁੱਸਾ ਜੋ ਸਮਾਨ ਮਹਾਰਾਜ ਦੇ ਕੋਲੋਂ ਲੁੱਟ ਪੁੱਟ ਕੇ ਲਿਆਇਆ ਸੀ, ਰਸਤੇ ਵਿੱਚ ਹੀ ਉਹ ਚੋਰ ਪੈ ਗਏ, ਉਹ ਤੇਰੇ ਕੱਪੜੇ ਵੀ ਲਾ ਲਏ ਤੇ ਨੰਗੇ ਹੀ ਤੁਰਕੇ ਤੁਰਿਆ ਇਹਨੂੰ। ਇਧਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਆਪ ਜੀ ਦਾ ਬਸ ਸਿਰ ਕੇ ਨਗਰ ਹੈ। ਬਾਹਰ ਬਾਹਰ ਖੇਤ ਵਿੱਚ ਕੋਠਾ ਸੀ ਜਿੱਥੇ ਅੱਜ ਕੱਲ੍ਹ ਸੰਨ ਸਾਹਿਬ ਗੁਰਦੁਆਰਾ ਬਣਿਆ ਹੋਇਆ, ਇੱਥੇ ਮਕਾਨ ਵਿੱਚ ਪ੍ਰਵੇਸ਼ ਹੋ ਗਏ। ਬਾਹਰੋਂ ਲਿਖ ਕੇ ਇਹ ਅੱਖਰ ਲਿਖ ਸਵਾਏ ਮਾਨ ਕਰ ਦਿੱਤੇ, ਜਿਹੜਾ ਇਹ ਦਰਵਾਜ਼ੇ ਨੂੰ ਖੋਲ੍ਹੇਗਾ ਇਹੋ ਜਿਹੇ ਲਫ਼ਜ਼ ਲਿਖ ਦਿੱਤੇ ਹੈ ਵੀ ਜਿਹੜਾ ਕੋਈ ਸਿੱਖ ਕਰ ਨਾ ਸਕੇ। ਜਦੋਂ ਲੋਕ ਪ੍ਰਲੋਕ ਵਿੱਚ ਮੂੰਹ ਕਾਲਾ ਕਰਾਂਗੇ, ਜਿਹੜਾ ਇਸ ਤਾਈਂ ਖੋਲ੍ਹੇਗਾ ਦਰਵਾਜ਼ਾ। ਇਸ ਤਰ੍ਹਾਂ ਫਿਰ ਮਹਾਰਾਜ ਉਹਦੇ ਵਿੱਚ ਪ੍ਰਵੇਸ਼ ਹੋ ਗਏ। ਇੱਧਰ ਗੁਰੂ ਸਾਹਿਬ ਸੰਗਤਾਂ ਵਿੱਚ ਹਨੇਰ ਗਰਦੀ ਮੱਚ ਗਈ, ਢੂੰਡ ਕਰ ਰਿਹਾ। ਜਦੋਂ ਕੋਈ ਪਤਾ ਨਾ ਚੱਲਿਆ, ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਏ। ਕਹਿਣ ਲੱਗੇ ਮਹਾਰਾਜ, ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤਨ ਸੁਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਕਰਕੇ ਗੁਰੂ ਮਹਾਰਾਜ ਅਲੋਪ ਹੋ ਗਏ, ਪਤਾ ਨਹੀਂ ਚੱਲਦਾ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਬਰ ਰੂਪ ਬਚਨਾ ਵੀ ਹੋਰ ਤੋਂ ਤਾਂ ਅਸੀਂ ਅਲੋਪ ਰਹਾਂਗੇ, ਪਰ ਬਾਬਾ ਬੁੱਢਾ ਸਾਹਿਬ ਤੈਨੂੰ ਨਹੀਂ, ਤੂੰ ਜਾਣੇਗਾ ਵੀ ਕਿੱਥੇ ਆ ਜੀ। ਇਸ ਕਰਕੇ ਤੁਸੀਂ ਢੂੰਡ ਕਰਕੇ ਗੁਰੂ ਦੇ ਦਰਸ਼ਨ ਕਰਾਓ। ਬਾਬਾ ਬੁੱਢਾ ਸਾਹਿਬ ਜੀ ਸਿਆਣੇ ਸਨ, ਅੱਖਾਂ ਬੰਦ ਭਰ ਕੇ ਧਿਆਨ ਵਿੱਚ ਬਹਿ ਗਏ। ਦੇਖਿਆ ਵੀ ਆਪ ਤਾਂ ਆਪਣੇ ਨਗਰ ਬਾਹਰ ਖੇਤ ਵਿੱਚ ਜਿਹੜਾ ਮਕਾਨ ਆ ਉਹਦੇ ਵਿੱਚ ਸਮਾਧੀ ਲਈ ਬੈਠੇ ਹੈ। ਜਾਣ ਕੇ ਵੀ ਫਿਰ ਆਪਣੇ ਆਪ ਨੂੰ ਲੁਕਾਉਣ ਵਾਸਤੇ, ਗੁਪਤ ਰੱਖਣ ਵਾਸਤੇ ਇੱਕ ਤਰੀਕਾ ਜਿਹਾ ਕਰ ਲਿਆ ਇਹਨਾਂ ਨੇ। ਕਹਿਣ ਲੱਗੇ ਵੀ ਗੁਰੂ ਅਮਰਦਾਸ ਸਾਹਿਬ ਜੀ ਇਹ ਸਵਾਰੀ ਵਾਲੀ ਜਿਹੜੀ ਘੋੜੀ ਹੈ ਇਹ ਬਹੁਤ ਸਿਆਣੀ, ਇਹ ਆਪਣੇ ਮਾਲਕ ਨੂੰ ਲੱਭ ਲਏਗੀ, ਇਹਨੂੰ ਨਹਾਓ ਧੁਆਓ ਸ਼ਿੰਗਾਰੋ। ਇਹਨੂੰ ਕਹੋ ਵੀ ਤੂੰ ਆਪਣੇ ਮਾਲਕ ਨੂੰ ਲੱਭ ਕੇ ਦੇ। ਸੰਗਤਾਂ ਨੇ ਐਵੇਂ ਕਰ ਲਿਆ, ਨਹਾ ਧੋ ਕੇ ਸ਼ਿੰਗਾਰ ਸ਼ਿੰਗੂਰ ਕੇ ਅਤੇ ਬੇਨਤੀ ਕਰ ਦਿੱਤੀ ਵੀ ਗੁਰੂ ਅਮਰਦਾਸ ਸਾਹਿਬ ਤੇਰੇ ਮਾਲਕ ਸਵਾਰੀ ਕਰਨ ਵਾਲੇ ਅਲੋਪ ਹੋ ਗਏ, ਹੁਣ ਤੂੰ ਆਪਣੇ ਮਾਲਕ ਨੂੰ ਲੱਭ ਕੇ ਦੇ। ਜਿਹੜੀ ਘੋੜੀ ਹੈ ਇਹ ਸ਼੍ਰੀ ਗੋਬਿੰਦਵਾਲ ਸਾਹਿਬ ਤੋਂ ਚੱਲ ਪਈ ਹੈ ਅਤੇ ਬਸ ਕਰਕੇ ਨਗਰ ਆ ਗਈ ਹੈ। ਬਾਹਰ ਖੇਤਾਂ ਵਿੱਚ ਜਿੱਥੇ ਆਪ ਜੀ ਅਲੋਪ ਹੋਏ ਬੈਠੇ ਉੱਥੇ ਚਲੀ ਗਈ। ਪਹਿਲਾਂ ਤਾਂ ਉਹ ਘੋੜੀ ਨੇ ਪਰਿਕਰਮਾ ਨਹੀਂ ਕੀਤੀਆਂ ਜਿਵੇਂ ਕੋਈ ਸਿਆਣਾ ਗੁਰਸਿੱਖ ਕਰਦਾ ਹੁੰਦਾ ਹੈ, ਜਿਵੇਂ ਕੋਈ ਮੱਥਾ ਟੇਕਦਾ ਉਵੇਂ ਮੱਥਾ ਟੇਕਿਆ ਹੈ। ਰੁਚੀ ਉੱਚੀ ਉਹ ਹਿਣਕਣ ਦੀ ਆਵਾਜ਼ ਜੀ ਕਰ ਦਿੱਤੀ ਇਸ ਨੇ, ਫਿਰ ਉੱਥੇ ਹੀ ਖੜ ਗਈ ਹੈ। ਸੰਗਤਾਂ ਨੇ ਵੇਖਿਆ ਵੇਖਿਆ ਵੀ ਘੋੜੀ ਇੱਧਰ ਜਾਂਦੀ ਨਹੀਂ, ਇੱਥੇ ਖੜ ਗਈ ਹੈ, ਵੀ ਇਸ ਮਕਾਨ ਦੇ ਵਿੱਚ ਹੀ ਕਿਤੇ ਨਵਾਰ ਹੋਣ। ਬਾਬਾ ਬੁੱਢਾ ਸਾਹਿਬ ਜੀ ਨੇ ਇਰਦ ਗਿਰਦ ਚੱਕਰ ਜਿਹਾ ਲਾ ਕੇ ਦੇਖਿਆ, ਮਕਾਨ ਤਾਂ ਵਧੀਆ ਬਣਿਆ ਪਰ ਦਰਵਾਜ਼ਾ ਅੰਦਰ ਪ੍ਰਵੇਸ਼ ਵਾਲਾ ਕੋਈ ਦਿਸਦਾ ਹੀ ਨਹੀਂ ਹੈ। ਫਿਰ ਜਦੋਂ ਚੰਗੀ ਤਰ੍ਹਾਂ ਦੇਖਿਆ ਉਹ ਦਰਵਾਜ਼ਾ ਚਿਣਿਆ ਹੋਇਆ ਹੈ, ਉੱਪਰ ਕਰ ਲਿਖਿਆ ਸੀ ਜਿਹੜਾ ਕੋਈ ਖੋਲੂ ਉਹ ਸਾਡਾ ਨਹੀਂ ਹੋਊਗਾ। ਉਸ ਵੇਲੇ 84 ਲੱਖ ਜੂਨ ਦੇ ਚੱਕਰ ਵਿੱਚ ਪਵੇਗਾ। ਦੇਖ ਕੇ ਬਾਕੀ ਤਾਂ ਸਾਰੇ ਪਿੱਛੇ ਹਟ ਗਏ। ਬਾਬਾ ਬੁੱਢਾ ਸਾਹਿਬ ਜੀ ਸੋਚਣ ਲੱਗੇ ਵੀ ਹੁਣ ਕੀ ਕਰੀਏ, ਗੁਰੂ ਮਹਾਰਾਜ ਦੇ ਬਚਨ ਹੈ ਇਹ ਵਿਅਰਥਤਾ ਜਾਣੇ ਨਹੀਂ ਹੈ, ਕੋਈ ਐਸਾ ਤਰੀਕਾ ਕਰੀਏ ਮਹਾਰਾਜ ਦੇ ਬਚਨ ਵੀ ਉਹ ਪੂਰੇ ਰਹਿ ਜਾਣ ਨਾਮ ਆਪਾਂ ਹੇਠ ਖੋਲੀਏ ਦਰਵਾਜ਼ਾ ਖੋਲੀਏ ਅਤੇ ਮਹਾਰਾਜ ਦੇ ਦਰਸ਼ਨ ਵੀ ਹੋ ਜਾਣ। ਉਹ ਪਿਛਲੀ ਤਰਫ ਵੀ ਫਿਰ ਸੰਨ ਜਾ ਲਾ ਲਿਆ, ਪਹਾੜ ਜਾ ਲਾ ਲਿਆ ਅਤੇ ਅੰਦਰ ਪ੍ਰਵੇਸ਼ ਹੋ ਗਏ ਮਹਾਰਾਜ ਦੇ ਚਰਨਾਂ 'ਤੇ ਜਾ ਤਾ ਟੇਕਿਆ। ਸਮਾਧੀ ਖੁੱਲੀ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਬਾਹਰ ਲਿਖ ਕੇ ਲਾਇਆ ਸੀ ਉਹ, ਕਹਿਣ ਲੱਗੇ ਮਹਾਰਾ ਉਹਦੇ ਬਚਨਾਂ 'ਤੇ ਫੁੱਲ ਚੜ੍ਹਾਏ ਹੋ, ਤੁਸੀਂ ਕੁਨੀ ਹਿਲਾਇਆ ਚਲਾਇਆ, ਮੈਂ ਤਾਂ ਪਿੱਛੋਂ ਦੀ ਤਰਫੋਂ ਮਹਾਰਾ ਪਾੜ ਲਾਇਆ, ਪਿੱਛੋਂ ਦੀ ਆਏ ਪਿਛਲੇ ਤਰਫ ਤਾਂ ਨਹੀਂ, ਆਪ ਜੀ ਦਾ ਬਚਨ ਸੀ ਦਰਵਾਜ਼ੇ 'ਤੇ ਬਚਨ ਸੀ ਨਾ, ਜਿਹੜਾ ਦਰਵਾਜ਼ਾ ਖੋਲੋ ਉਹਨੂੰ ਸਜ਼ਾ ਮਿਲੋ। ਮਹਾਰਾ ਹੱਸ ਵੇ, ਕਹਿਣਗੇ ਵੀ ਤੂੰ ਬਹੁਤ ਸਿਆਣਾ ਹੈ। ਅਤੇ ਮਹਾਰਾਜ ਖੁਸ਼ ਹੋ ਕੇ ਕਹਿੰਦੇ ਵੀ ਚੰਗਾ, ਜਿਹੜਾ ਇਹ ਤੂੰ ਸੰਨ ਜਾ ਲਾਇਆ ਨਾ, ਇਹਦੇ ਵਿੱਚ ਜਿਹੜਾ ਕੋਈ ਸਿੱਖ ਅਰਦਾਸ ਕਰਕੇ ਲੰਘ ਜਾਇਆ ਕਰੂਗਾ ਉਹਦੀ 84 ਲੱਖ ਜੂਨੀ ਕੱਟਿਆ ਕਰੀ ਕੱਟੀ ਜਾਇਆ ਕਰੂਗੀ। ਕਿੱਥੇ ਤਾਂ ਦਰਵਾਜ਼ੇ 'ਤੇ ਲਿਖ ਕੇ ਲਿਆ ਸੀ ਜਿਹੜਾ ਖੋਲੂ ਉਹ 84 ਲੱਖ ਜੂਨ ਵਿੱਚ ਪਾਇਆ ਜਾਊ, ਕਿੱਥੇ ਦੂਜੇ ਰੂਹ ਵਿੱਚ ਵੀ ਜਿਹੜਾ ਇਹਦੇ ਵਿੱਚ ਦੀ ਲੰਘ ਜਾਊਗਾ ਉਹਦੀ 84 ਕੱਟੀ ਜਾਇਆ ਕਰੇਗੀ। ਉਹ ਦੋ ਮਹਾਰਾਜ ਨੇ ਇਹ ਅਸਥਾਨ 84 ਲੱਖ ਜੂਨੀ ਕੱਟਣ ਵਾਸਤੇ ਆਪਣੇ ਸਮੇਂ ਵਿੱਚ ਕਾਇਮ ਕੀਤੇ। ਇੱਕ ਤਾਂ ਬੋਲੀ ਸਾਹਿਬ, ਇੱਥੇ 84 ਪੌੜੀਆਂ ਬਣਾਈਆਂ, 84 ਵਾਰੀ ਇਸ਼ਨਾਨ ਕਰਕੇ, 84 ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਦੇ ਵੇ ਉਹਦੀ 84 ਕੱਟੀ ਜਾਊ। ਇੱਥੇ ਵੀ ਮਹਾਰਾਜ ਨੇ ਹੁਣ ਕਹਿੰਦੇ ਜਪਜੀ ਸਾਹਿਬ ਕਿਸੇ ਨੂੰ ਨਹੀਂ ਆਉਂਦਾ ਹੋਊਗਾ, ਚਲੋ ਵਾਹਿਗੁਰੂ ਵਾਹਿਗੁਰੂ ਕਰਦੇ ਜਾਂ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਲੰਘੇ ਉਹਦਾ ਵੀ ਖਹਿੜਾ ਛੁੱਟ ਜੂ। ਹੋ ਸਾਨੂੰ ਬਰ ਦਿੰਦੇ ਸ੍ਰੀ ਗੋਇੰਦਵਾਲ ਸਾਹਿਬ ਕੇ ਆਪ ਰਾਜੇ ਸਨ, ਇੱਥੇ ਸੰਗਤਾਂ ਵੀ ਸਵਾਏ ਮਾਨ ਹੋ ਗਏ, ਸੰਗਤਾਂ ਦਾ ਤਾਤਾ ਲੱਗ ਪਿਆ ਅਤੇ ਬਾਬਾ ਬੁੱਢਾ ਸਾਹਿਬ ਵੀ ਨਾਲ ਆ ਗਏ। ਇਸੇ ਤਰ੍ਹਾਂ ਡੱਲਾ ਨਿਵਾਸੀ ਭਾਈ ਪਾਰੋ ਗੁਰਸਿੱਖ ਸੀ ਪਰਮਹੰਸ, ਜਿਹਨੂੰ ਆਪ ਜੀ ਨੇ ਬਰਰੂ ਬਖਸ਼ਿਸ਼ ਕਰਕੇ ਬ੍ਰਹਮ ਬੇਤਾ ਤੱਤ ਬੇਤਾ ਬਣਾਇਆ ਸੀ, ਇਹ ਆਪ ਜੀ ਦੀ ਹਜ਼ੂਰੀ ਵਿੱਚ ਆਇਆ ਅਤੇ ਆਪ ਜੀ ਦੇ ਦਰਸ਼ਨ ਕਰਕੇ ਸੇਵਾ ਕਰਕੇ ਨਿਹਾਲੋ ਨਿਹਾਲ ਹੋਇਆ। ਉਹ ਭਾਈ ਪਾਰੋ ਗੁਰਸਿੱਖ ਦਾ ਪ੍ਰਸੰਗ ਆ ਰਿਹਾ, ਵਿੱਚੇ ਥੋੜ੍ਹਾ ਬਹੁਤਾ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਦਾਤੂ ਦਾ ਆ ਰਿਹਾ ਹੈ, ਇਹ ਉਹ ਰਿਕਾਰਡ ਨਹੀਂ ਹੋ ਸਕਿਆ ਸੀ, ਇਸ ਕਰਕੇ ਉਹ ਕਥਾ ਰਾਹੀਂ ਦੁਬਾਰਾ ਪ੍ਰਸੰਗ ਪੜ੍ਹ ਕੇ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਹੇ ਕਥਾ ਸੁਣ ਵਾਲਿਓ, ਇਸ ਤਰ੍ਹਾਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪੁਰੀ ਬਿਰਾਜੇ ਆਏ, ਬਾਸਰ ਕੇ ਨਗਰ ਤੋਂ ਜਿੱਥੇ ਖੇਤਾਂ ਵਿੱਚ ਸੰਤ ਸਾਹਿਬ ਗੁਰਦੁਆਰਾ ਸਵਾਏ ਮਾਨ ਹੈ, ਉੱਥੋਂ ਚੱਲਦੇ ਹੋਏ ਸ੍ਰੀ ਗੁਰੂ ਗੋਇੰਦਵਾਲਪੁਰੀ ਵਿੱਚ ਆਬਰਾਜਮਾਨ ਹੋਏ ਹਨ। ਭਾਈ ਬ੍ਰਿਧ ਕੇ ਤਿਕ ਦਿਵਸ, ਬਾਬਾ ਬੁੱਢਾ ਸਾਹਿਬ ਜੀ ਕੁਝ ਕੁ ਸਮਾਂ ਕੁਝ ਕੁ ਦਿਨ ਰਹੇ, ਉਹ ਨਿਕਟ ਸੁੱਖ ਪਾਏ, ਸੁੱਖ ਪਾ ਕੇ ਆਪ ਜੀ ਦੀ ਹਜ਼ੂਰੀ ਵਿੱਚ ਰਿਹਾ ਹੈ। ਚੌਪਈ ਦਾਤੂ ਲਾਤ ਬਿਖੈ ਦੁੱਖ ਪਇਓ, ਉਧਰ ਗੁਰੂ ਅੰਗਦ ਸਾਹਿਬ ਦਾ ਜਿਹੜਾ ਪੁੱਤਰ ਦਾਤੂ ਹੈ ਮਹਾਰਾਜ ਦੇ ਚ ਲੱਤ ਮਾਰਨ ਕਰਕੇ ਉਹਨੂੰ ਲੱਤ ਵਿੱਚ ਬੜਾ ਦੁੱਖ ਹੋ ਰਿਹਾ ਹੈ। ਅਸਥ ਬੀਚ ਤੇ ਪੀੜਤ ਥਿਓ, ਲੱਤ ਦੀ ਹੱਡੀ ਜੀ ਉਹਦੇ ਵਿੱਚ ਪੀੜ ਹੋਣ ਕਰਕੇ ਬਹੁਤ ਪੀੜਤ ਕੀਏ ਦੁਖੀ ਹੋ ਰਿਹਾ ਹੈ। ਗੁਰੂ ਅਵਗਿਆ ਤੇ ਦੁੱਖ ਪਾਵੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਲੱਤ ਮਾਰ ਕੇ ਇਹਨੇ ਬੇਅਦਬੀ ਕੀਤੀ ਹੈ, ਇਸ ਕਰਕੇ ਦਾਤੂ ਬੜਾ ਦੁੱਖ ਪਾਉਂਦਾ ਹੈ। ਆਏ ਸਮੀਪ ਨਹੀਂ ਬਖਸ਼ਾਵੇ, ਸ਼ਰਮ ਦਾ ਮਾਰਿਆ ਮਹਾਰਾਜ ਦੇ ਕੋਲ ਆ ਕੇ ਭੁੱਲ ਗਲਤੀ ਮਾਫ਼ ਨਹੀਂ ਕਰਾਉਂਦਾ, ਬਖਸ਼ਾਉਂਦਾ ਨਹੀਂ ਹੈ। ਲੱਜਾ ਜੁਤਕਿਆ ਮੁਖ ਲੈ ਜੈ ਹਾਂ, ਇਹ ਸ਼ਰਮ ਜੀ ਆਉਂਦੀ ਹੈ। ਹੁਣ ਸ਼ਰਮ ਦੇ ਸਿਰ ਮੈਂ ਕੀ ਮੂੰਹ ਲੈ ਕੇ ਜਾਵਾਂਗਾ ਮਹਾਰਾਜ ਅੱਗੇ, ਬੈਠ ਸਭਾ ਸੋਭਾ ਕਿਮ ਲੈ ਹਾਂ। ਜਦੋਂ ਮਹਾਰਾਜ ਦੀ ਸਭਾ ਵਿੱਚ ਬੈਠਾ ਕਿਸ ਤਰ੍ਹਾਂ ਕਹਿੰਦੇ ਮੈਂ ਸੋਭਾ ਲਵਾਂਗਾ, ਮੈਨੂੰ ਕਿਹੜਾ ਕੋਈ ਵਡਿਆਈ ਕਰੋ ਵੀ ਗੁਰੂ ਅੰਗਦ ਸਾਹਿਬ ਦਾ ਪੁੱਤਰ ਆਇਆ। ਉਹ ਕਹਿਣਗੇ ਉਹੀ ਹੈ ਜਿਹੜਾ ਗੁਰੂ ਅਮਰਦਾਸ ਸਾਹਿਬ ਦੇ ਲੱਤ ਮਾਰਨ ਵਾਲਾ ਸੀ, ਫੇਰ ਆ ਗਿਆ ਇਹ ਜਾਏ ਸਦਨ ਵਿਖੇ ਬੈਠੋ ਨਿਤ ਰਹਾ। ਇਸ ਕਰਕੇ ਸ਼ਰਮ ਦਾ ਮਾਰਿਆ ਘਰ ਦੇ ਵਿੱਚ ਹੀ ਹਮੇਸ਼ਾ ਬੈਠਾ ਰਹਿੰਦਾ ਹੈ। ਕਸ਼ਟ ਲਾਤ ਕੋ ਦੀਨ ਗੁਸਾ ਹੈ, ਜਿਹੜਾ ਲੱਤ ਵਿੱਚ ਪੀੜ ਹੋ ਰਹੀ ਹੈ ਉਹਦਾ ਦੁੱਖ ਬੜਾ ਬਹੁਤ ਹੀ ਸਹਾਰ ਰਿਹਾ ਹੈ। ਹਰਖ ਨਾ ਸ਼ੋਕ ਨਾ ਰਹੇ ਸਮਾਨ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਕੋਈ ਪਦਾਰਥ ਲਿਆ ਕੇ ਮੱਥਾ ਟੇਕ ਕੇ ਕੋਈ ਪ੍ਰਸੰਨਤਾ ਨਹੀਂ ਕਰਦੇ ਹਨ, ਇਸੇ ਤਰ੍ਹਾਂ ਕੋਈ ਬੇਅਦਬੀ ਕਰਕੇ ਸ਼ੋਕ ਗਮ ਨਹੀਂ ਕਰਦੇ, ਇੱਕ ਸਮਾਨ ਇੱਕ ਬਰਾਬਰ ਹੀ ਰਹਿ ਰਹੇ ਹਨ। ਸਤਿਗੁਰ ਔਰ ਸ਼ਿਮਾਨ ਦਾਨ ਕੇ ਸੋਭਾ ਵਾਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਹਿਰਦੇ ਦੇ ਤਾਂ ਸ਼ਿਮਾ ਦੇ ਖਜ਼ਾਨੇ, ਹਿਰਦੇ ਦੇ ਵਿੱਚ ਬਹੁਤ ਸਹਾਰਨ ਸ਼ਕਤੀ ਹੈ। ਭਲਾ ਬੁਰਾ ਕਿਸ ਹੁਣ ਬਖਾਨਾ ਹੈ, ਭਾਵੇਂ ਕੋਈ ਬੇਅਦਬੀ ਕਰ ਜਾਏ, ਭਾਵੇਂ ਕੋਈ ਵਡਿਆਈ ਕਰੀ ਜਾਏ, ਆਪ ਕਿਸੇ ਨੂੰ ਕੋਈ ਚੰਗਾ ਮੰਦਾ ਕਹਿੰਦੇ ਹੀ ਨਹੀਂ ਹਨ। ਸਭ ਪਰ ਦਇਆ ਦ੍ਰਿਸ਼ਟ ਕੋ ਠਾਨ, ਜਿਹੜਾ ਸਰਨ ਆ ਜਾਂਦਾ ਸਾਰਿਆਂ ਉੱਪਰ ਦਇਆ ਦੀ ਮਿਹਰ ਦੀ ਨਿਗਾਹ ਕਰਦੇ ਹਨ। ਤਬ ਭਾਈ ਬੁੱਢੇ ਕਰ ਜੋਰੇ, ਕੁਝ ਦਿਨ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਦਿਨ ਹੱਥ ਜੋੜੇ ਹਨ ਕਿ ਮਹਾਰਾ ਮੈਂ ਜਾਣਾ ਹਾਂ। ਵਿਦਾ ਹੋਏ ਗਮਨਿਓ ਗ੍ਰਹਿ ਓਰੇ, ਮਹਾਰਾ ਤੋਂ ਵਿਦਾਉਗੀ ਲੈ ਕੇ ਤੇ ਆਪਣੇ ਘਰ ਵੱਲੀ ਚਲੇ ਆ ਗਿਆ ਹੈ। ਗਿਆਨਵਾਨ ਗੁਰ ਧਿਆਨ ਸਦੀਵਾ, ਕਵੀ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਭਾਵੇਂ ਗਿਆਨਵਾਨ ਹੈ ਫਿਰ ਵੀ ਗੁਰੂ ਮਹਾਰਾਜ ਦਾ ਹਮੇਸ਼ਾ ਧਿਆਨ ਕਰਦਾ ਹੈ। ਸਭ ਤੇ ਉੱਚ ਅਧਿਕ ਮਨ ਨੀਵਾ, ਭਾਵੇਂ ਅਵਸਥਾ ਕਰਕੇ ਸਾਰਿਆਂ ਤੋਂ ਉੱਚਾ ਹੈ ਬਾਬਾ ਬੁੱਢਾ ਸਾਹਿਬ, ਪਰ ਫਿਰ ਵੀ ਮਨ ਕਰਕੇ ਬਹੁਤਾ ਨਿਮਰਤਾ ਵਿੱਚ ਬਹੁਤਾ ਨੀਵਾ ਹੀ ਹੈ। ਬਾਰੋ ਜੁਲਕਾ ਡੱਲੇ ਮਾਹੇ, ਇੱਧਰ ਡੱਲਾ ਨਗਰ ਦੇ ਵਿੱਚ ਭਾਈ ਪਾਰੋ ਜੁਲਕਾ ਜੀ, ਜੁਲਕਾ ਜੀ ਦੀ ਅਲ ਹੈ ਸੀ, ਪਰਮੇਸ਼ਵਰ ਕੋ ਪ੍ਰੇਮ ਉਮਾਹੇ, ਪਰਮੇਸ਼ਵਰ ਵਾਹਿਗੁਰੂ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਕਹਿੰਦੇ ਉੱਛਲ ਰਿਹਾ ਹੈ, ਉੱਠ ਰਿਹਾ ਹੈ। ਸਤਿਗੁਰ ਕੀ ਮਹਿਮਾ ਕੋ ਜਾਣ ਹੈ, ਭਾਈ ਪਾਰੋ ਗੁਰੂ ਅਮਰਦਾਸ ਸਾਹਿਬ ਜੀ ਦੀ ਬੜੀ ਮਹਿਮਾ ਨੂੰ ਜਾਣਦਾ ਹੈ। ਗੁਰਬਾਣੀ ਸੋ ਵਿਚਰਨ ਠਾਨ ਹੈ, ਵਿਚਾਰਨ ਠਾਨ ਹੈ, ਜਿਹੜੀ ਗੁਰੂ ਮਹਾਰਾਜ ਦੀ ਬਾਣੀ ਹੈ ਉਹਨੂੰ ਵਿਚਾਰਨਾ ਕਰਦਾ ਰਹਿੰਦਾ ਹੈ। ਦਰਸ਼ਨ ਕੀ ਮਨ ਪਿਆਸ ਕਨੇਰੀ, ਇਸ ਭਾਈ ਪਾਰੋ ਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਦੀ ਬੜੀ ਭਾਰੀ ਪਿਆਸ ਹੈ, ਬਹੁਤ ਤਾਂਗ ਤੇ ਹੈ। ਸਤਿਗੁਰ ਪਹਿ ਆਇਆ ਹੋ ਇੱਕ ਬੇਰੀ, ਇੱਕ ਵਾਰੀ ਇਹ ਡੱਲੇ ਨਗਰ ਤੋਂ ਚੱਲਦਾ ਚਲਾਂਦਾ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਈ ਗਿਆ ਹੈ। ਨਮਸਕਾਰ ਕਰ ਬੈਠਿਓ ਪਾਸ, ਪਹਿਲਾਂ ਇਹਨੇ ਨਮਸਕਾਰ ਕੀਤੀ ਹੈ ਫਿਰ ਹਜ਼ੂਰੀ ਵਿੱਚ ਬੈਠ ਗਿਆ, ਸਜ ਗਿਆ ਹੈ। ਮਨ ਮਹਿ ਦੀਰਘ ਪ੍ਰੇਮ ਪ੍ਰਕਾਸ਼, ਇਹਦੇ ਮਨ ਦੇ ਵਿੱਚ ਬਹੁਤ ਜਿਹੜਾ ਪ੍ਰੇਮ ਪਿਆਰ ਪ੍ਰਗਟ ਹੋਇਆ ਹੈ। ਅੰਤਰਯਾਮੀ ਗੁਰ ਨੇ ਜਾਣਾ, ਇੱਧਰ ਗੁਰੂ ਅਮਰਦਾਸ ਸਾਹਿਬ ਅੰਦਰਲੀਆਂ ਜਾਣਨ ਵਾਲੇ, ਉਹਨਾਂ ਨੇ ਜਾਣ ਲਿਆ ਅੰਦਰਲਾ ਪ੍ਰੇਮ ਪਿਆਰ। ਪਰਮ ਹੰਸ ਤਿਸ ਨਾਮ ਬਖਾਨਾ, ਭਾਈ ਪਾਰੋ ਜੀ ਦਾ ਜਿਹੜਾ ਨਾਮ ਆਪ ਜੀ ਨੇ ਵੀ ਇਹ ਪਰਮ ਹੰਸ ਹੈ। ਇੱਕ ਤਾਂ ਹੰਸ ਹੁੰਦੇ ਹੈ ਨਾ, ਕਹਿੰਦੇ ਇਹ ਪਰਮ ਹੰਸ ਵੱਡਾ ਹੰਸ ਹੈ, ਇਹ ਤਤ ਵੇਤਾ ਹੈ, ਪੂਰਨ ਗਿਆਨ ਹਿਰਦੇ ਹੋਏ ਆਵਾ। ਮਹਾਰਾਜ ਦੇ ਬਚਨ ਕਹਿ ਕੇ ਜਿਹੜਾ ਪੂਰਨ ਬ੍ਰਹਮ ਗਿਆਨ ਹੈ, ਜਿਹਨੂੰ ਅਪਰੋਕਸ਼ ਗਿਆਨ ਕਹਿੰਦੇ, ਉਹ ਹੋਏ ਆਇਆ ਇਸ ਦੇ ਅੰਦਰ। ਇੱਕ ਰੂਪ ਸਭ ਜਗ ਦ੍ਰਿਸ਼ਟਾਵਾ, ਸਾਰਾ ਜਿਹੜਾ ਸੰਸਾਰ ਇੱਕੋ ਵਾਹਿਗੁਰੂ ਦਾ ਸਰੂਪ ਹੀ ਇਸ ਨੂੰ ਦਿਸਣ ਵਿੱਚ ਲੱਗ ਪਿਆ ਹੈ। ਪਰਮ ਹੰਸ ਸਤਿਗੁਰ ਕੇ ਕਹੇ, ਗੁਰੂ ਮਹਾਰਾਜ ਦੇ ਕਹਿਣ ਕਰਕੇ ਵੀ ਭਾਈ ਪਾਰੋ ਜੀ ਪਰਮ ਹੰਸ ਹਨ। ਬ੍ਰਹਮ ਸਰੂਪ ਆਪਣ ਸੁਖ ਲਹੇ, ਜਿਹੜਾ ਬ੍ਰਹਮ ਸਰੂਪ ਆਪਣਾ ਆਪਾ ਉਹਦਾ ਸੁਖ ਲੈ ਰਿਹਾ ਹੈ। ਜੋਗ ਵਿਰਾਗ ਭਗਤ ਵਿਗਿਆਨ, ਇਸੇ ਤਰ੍ਹਾਂ ਜਿਹੜੇ ਕੋਈ ਸਾਧਨ ਦੁਆਰਾ ਜੁੜਨਾ, ਧਰਤੀ ਵਿਰਾਗ ਸਹਿਤ ਰਹਿਣਾ, ਭਗਤੀ ਕਰਨੀ ਤੇ ਵਿਸ਼ੇਸ਼ ਗਿਆਨ ਜਿਹੜਾ ਅਪਰੋਕਸ਼ ਗਿਆਨ ਹੈ, ਆਪਣੇ ਆਪੇ ਦਾ ਗਿਆਨ ਹੈ ਅਸਲੀ ਅਸਲੀ। ਪੂਰਨ ਹੋਏ ਜਿਸਕੇ ਆਨ, ਮਹਾਰਾਜ ਦੇ ਬਚਨ ਵੀ ਇਹ ਪਰਮ ਹੰਸ ਹੈ, ਉਹ ਕਹਿਣ ਕਰਕੇ ਸਾਰੇ ਕਹਿੰਦੇ ਪੂਰਨ ਪ੍ਰਾਪਤ ਹੋਏ ਹੈ। ਜੁੜਨਾ ਵੀ ਪੂਰਾ ਹੈ, ਵਿਰਾਗ ਵੀ ਪੂਰਾ, ਭਗਤੀ ਵੀ ਪੂਰੀ ਹੈ, ਬ੍ਰਹਮ ਗਿਆਨ ਅਪਰੋਕਸ਼ ਗਿਆਨ ਵੀ ਇਹਨੂੰ ਪੂਰਨ ਹੋ ਗਿਆ ਹੈ। ਨਿਧ ਸਿੱਧ ਰਿੱਧ ਗੁਰ ਤੇ ਪਾਈ, ਨਾਲ ਹੀ ਗੁਰੂ ਮਹਾਰਾਜ ਦੇ ਬਰਰੂ ਬਚਨਾ ਕਰਕੇ ਮਹਾਰਾਜ ਪਾਸੋਂ ਨੌਤਨਾ ਦੀਆਂ ਨਿਧੀਆਂ ਅਸਨ ਬਸਨ ਭੂ ਕਣਕ ਫੁੰਦਾਸੀ ਚੋਬ ਗੁਲਾਮ ਰਸਵਾਹੇ ਹੰਡਵਾਹੇ ਜਾਨੀਏ ਜੈ ਨੌਨ ਵਿਕੇ ਨਾਮ, ਇਹ ਨੌ ਨਿਧੀਆਂ ਨੌ ਖਜ਼ਾਨੇ ਪਾ ਲਏ ਹੈ। ਜਿਹੜੀਆਂ ਸਿੱਧੀਆਂ ਉਹ ਅੱਠ ਵੀ ਹਨ ਅਤੇ ਅਠਾਰਾਂ ਵੀ ਹਨ, ਅਣਮਾ ਮਹਿਮਾ ਗਰਮਾ ਮਹਿਮ ਇਤਾਦਿਕ। ਇੱਕ ਰਿਧੀ ਸ਼ਕਤੀ, ਰਿਧੀ ਹੋਈ ਜਿਹੜੀ ਕੋਈ ਵਸਤੂ ਹੈ ਉਹਨੂੰ ਸਿੱਧੀ ਦੇ ਬਲ ਨਾਲ ਉਹ ਇੰਨਾ ਵਧਾ ਦੇਣਾ ਵੀ ਬੰਦੇ ਖਾਈ ਪੀ ਜਾਣ ਤਾਂ ਵੀ ਉਹ ਰਿਝੀ ਹੋਈ ਚੀਜ਼ ਨੂੰ ਮੁੱਕਣ ਨਾ ਦੇਣਾ। ਕਹਿੰਦੇ ਇਹ ਰਿਧੀ ਕਿਹੜੀ ਹੈਗੀ ਹੈ? ਅੰਨ ਨੂੰ ਵਧਾ ਦੇਣਾ, ਭੋਜਨ ਨੂੰ ਵਧਾਉਣਾ, ਇਹ ਸਭ ਸ਼ਕਤੀਆਂ ਮਹਾਰਾਜ ਪਾਸੋਂ ਇਹਨੇ ਪਾ ਲਈਆਂ ਹਨ। ਆਵਤ ਹੀ ਸਤਿਗੁਰ ਸ਼ਰਨ ਆਏ, ਮਹਾਰਾਜ ਦੇ ਚਰਨ ਸ਼ਰਨ ਸ਼ਰਨ ਆਉਂਦਿਆਂ ਸਾਰ ਹੀ ਕੁੱਲ ਆਚਾਰ ਕਰਤ ਵਿਵਹਾਰ, ਫਿਰ ਵੀ ਜਿਹੜੇ ਆਪਣੇ ਕੁੱਲ ਦਾ ਵਿਵਹਾਰ ਹੈ ਉਹਦੇ ਅਨੁਸਾਰ ਸਾਰਾ ਇਹ ਕਰਤੱਵ ਕਰਦਾ ਹੈ। ਉਰਮਹਿ ਗੁਰ ਚਰਨਨ ਕੋ ਧਾਰ, ਆਪਣੇ ਹਿਰਦੇ ਵਿੱਚ ਗੁਰੂ ਮਹਾਰਾਜ ਦੇ ਸੋਹਣੇ ਜਿਹੜੇ ਚਰਨਾਂ ਧਾਰਨ ਕਰਦਾ, ਚਰਨਾਂ ਦਾ ਧਿਆਨ ਕਰਦਾ ਹੈ। ਜੋਗ ਭੋਗ ਦੋਨਾਂ ਕੋ ਪਾਏ, ਇਸ ਤਰ੍ਹਾਂ ਪਰਮੇਸ਼ਰ ਵਿੱਚ ਜੁੜੇ ਰਹਿਣਾ ਤੇ ਜਿਹੜੇ ਸੰਸਾਰੀ ਪਦਾਰਥ ਹੈ ਉਹਨਾਂ ਦਾ ਸੁਖ ਲੈਣਾ, ਇਹ ਦੋਵੇਂ ਪਾ ਕੇ ਰਹਿ ਅਲੇਪ ਕਮਲ ਜਲ ਪਾਏ, ਜਿਵੇਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਇਸ ਤਰ੍ਹਾਂ ਨਿਰਲੇਪ ਰਹਿੰਦਾ ਦੋਵੇਂ ਪ੍ਰਾਪਤ ਕਰਕੇ। ਦੋਏ ਦਿਨ ਘਰ ਪੁੰਨ ਸਤਿਗੁਰ ਪਾਸ, ਦੋ ਕੁ ਦਿਨ ਭਾਈ ਪਾਰੋ ਜੀ ਆਪਣੇ ਘਰ ਵਿੱਚ ਰਿਹਾ ਡੱਲੇ ਵਿੱਚ, ਫਿਰ ਸਤਿਗੁਰੂ ਦੇ ਪਾਸ। ਆਵਤ ਰਹਿ ਦਰਸ ਕੀ ਪਿਆਸ, ਦੋ ਕੁ ਦਿਨਾਂ ਤੋਂ ਬਾਅਦ ਮਹਾਰਾਜ ਕੋਲ ਆਉਂਦਾ ਹੈ ਦਰਸ਼ਨਾਂ ਦੀ ਤੇ ਕਰਕੇ ਤਾਂ ਕਰਕੇ। ਇੱਕ ਦਿਨ ਚੜ੍ਹਿਓ ਤੁਰੰਗਨ ਆਵੇ, ਇੱਕ ਦਿਨ ਦੀ ਗੱਲ ਹੈ ਭਾਈ ਪਾਰੋ ਪਰਮਹੰਸ ਘੋੜੀ ਉੱਪਰ ਚੜਿਆ ਹੋਇਆ ਆ ਰਿਹਾ ਸੀ। ਨਹਿ ਅਵਨੀ ਪਰ ਪਾਏ ਟਿਕਾਵੇ, ਉਹ ਜਿਹੜੀ ਘੋੜੀ ਹੈ ਕਹਿੰਦੇ ਭਾਈ ਪਾਰੋ ਜੀ ਦੀ ਸ਼ਕਤੀ ਕਰਕੇ ਉਹ ਵੀ ਸ਼ਕਤੀ ਨਾਲ ਕਹਿੰਦੇ ਚੱਲ ਰਹੀ ਹੈ ਤੇ ਧਰਤੀ ਤੇ ਉੱਪਰ ਤਾਂ ਆਪਣਾ ਪੈਰ ਹੀ ਨੀ ਉਹ ਟਿਕਾਉਂਦੀ ਹੈ। ਗਤ ਬਿਹੰਗ ਕੀ ਬੜਵਾ ਚੱਲ ਹੈ, ਜਿਹੜੀ ਘੋੜੀ ਹੈ ਜਿਵੇਂ ਪੰਛੀ ਦੀ ਚਾਲ ਹੁੰਦੀ, ਪੰਛੀ ਉਡਾਰੀ ਮਾਰ ਕੇ ਆਕਾਸ਼ ਵਿੱਚ ਜਾਂਦਾ ਇਸ ਤਰ੍ਹਾਂ ਦੀ ਕਹਿੰਦੇ ਉਹ ਪੰਛੀ ਦੀ ਚਾਲ ਵਾਂਗੂ ਚੱਲਦੀ ਹੈ। ਕਰਾ ਮਾਤ ਕੇ ਸਹਿਤ ਵਿਸਾਲ ਹੈ, ਕਿਉਂਕਿ ਭਾਈ ਪਾਰੋ ਜੀ ਬੜੀ ਕਰਾ ਮਾਤਾਂ ਦੇ ਸਹਿਤ ਹੈ, ਇਸ ਕਰਕੇ ਘੋੜੀ ਨੂੰ ਵੀ ਆਈ ਚਲਾ ਰਹੇ ਹੈ। ਦਿੱਲੀ ਤੇ ਨਵਾਬ ਮਗ ਜਾਏ, ਜਦੋਂ ਇਹ ਭਾਈ ਪਾਰੋ ਜੀ ਘੋੜੀ ਉੱਪਰ ਚੜੇ ਚੜਾਏ ਗੋਇੰਦਵਾਲ ਨੂੰ ਜਾ ਰਹੇ ਸੀ, ਦਿੱਲੀ ਤੋਂ ਇੱਕ ਜਿਹੜਾ ਨਵਾਬ ਸੀ ਉਹ ਰਸਤੇ ਵਿੱਚ ਜਾ ਰਿਹਾ ਸੀ। ਗਜ ਪਰ ਹੁਤੋ ਚਮੂ ਸਮਦਾਏ, ਉਹ ਨਵਾਬ ਹਾਥੀ ਉੱਪਰ ਚੜਿਆ ਹੋਇਆ ਸੀ, ਨਾਲ ਬੜੀ ਤਕੜੀ ਇਸ ਨਵਾਬ ਦੇ ਫੌਜ ਵੀ ਹੈ ਸੀ। ਅਮ ਲੋਕਿਓ ਤਿੰਨ ਭਾਈ ਪਾਰੋ, ਉਸ ਨਵਾਬ ਨੇ ਭਾਈ ਪਾਰੋ ਵੱਲੀ ਵੇਖਿਆ ਹੈ। ਮਹਾ ਅਚਰਜ ਹਿਰਦੈ ਮਹਿ ਧਾਰੋ, ਨੇ ਕਹਿੰਦੇ ਹਿਰਦੇ ਵਿੱਚ ਬੜੀ ਅਚਰਜਤਾ ਜੀ ਧਾਰੀ, ਹੈਰਾਨੀ ਜੀ ਧਾਰੀ ਇਸਨੇ। ਸ਼ੀਘਰ ਜਾਏ ਭਾਖਰੋ ਅਗਾਊ, ਉਸੇ ਵੇਲੇ ਹਾਥੀ ਤੋਂ ਉਤਰ ਕੇ ਜਿਹੜਾ ਨਵਾਬ ਹੈ ਬੜੀ ਛੇਤੀ ਭਾਈ ਸਾਹਿਬ ਜੀ ਦੇ ਅੱਗੇ ਜਾ ਖੜੋਤਾ, ਜਿਦਨੋਂ ਘੋੜੀ ਤੇ ਚੜੇ ਹੋਏ ਜਾ ਰਹੇ ਸਨ। ਦਰਸ਼ਨ ਕੋ ਧਰ ਕੇ ਚਿਤ ਚਾਓ, ਇਹਨਾਂ ਦੇ ਮੈਂ ਦਰਸ਼ਨ ਕਰਾਂ, ਇਹਨਾਂ ਤੋਂ ਕੁਝ ਪ੍ਰਾਪਤ ਕਰਾਂ, ਚਿਤ ਵੀ ਚਾਵ ਸ਼ਾਹ ਧਾਰ ਕੇ ਜਾ ਖੜੋਤਾ ਹੈ। ਤਾਜ ਗਜ ਕੋ ਪਾਇਨ ਪਰ ਪਰਿਓ, ਹਾਥੀ ਦੀ ਸਵਾਰੀ ਜੀ ਛੱਡ ਕੇ ਤੇ ਭਾਈ ਪਾਰੋ ਦੇ ਚਰਨੀ ਪੈ ਗਿਆ ਏ ਨਵਾਬ। ਪਾਰੋ ਕਿਰਪਾ ਦ੍ਰਿਸ਼ਟ ਨਿਹਰਿਓ, ਭਾਈ ਪਾਰੋ ਜੀ ਨੇ ਕਹਿੰਦੇ ਮੇਰ ਭਰੀ ਨਿਗਾਹ ਨਾਲ ਇਹਦੀ ਵੱਲੀ ਤੱਕਿਆ ਹੈ। ਅਦਕ ਹਿਰਦੇ ਤੇ ਪ੍ਰੇਮ ਪ੍ਰਕਾਸ਼ਾ, ਉਸੇ ਵੇਲੇ ਇਹ ਜਿਹੜਾ ਨਵਾਬ ਉਹਦੇ ਹਿਰਦੇ ਵਿੱਚ ਬਹੁਤ ਪ੍ਰੇਮ ਪਿਆਰ ਪ੍ਰਗਟ ਹੋਏ ਆਇਆ। ਮਨ ਤੇ ਭਇਓ ਵਿਕਾਰ ਵਿਨਾਸ਼ਾ, ਮਨ ਦੇ ਵਿੱਚੋਂ ਜਿੰਨੇ ਵਿਕਾਰ ਦੇ ਫੁਰਨੇ ਸੀ ਉਹ ਸਾਰੇ ਖਤਮ ਹੋ ਗਏ ਹਨ। ਹੱਥ ਜੋੜ ਕੇ ਤਾਂ ਹੈ ਉਚਾਰਾ, ਉਸ ਨਵਾਬ ਨੇ ਉਸ ਵੇਲੇ ਹੱਥ ਜੋੜ ਕੇ ਭਾਈ ਪਾਰੋ ਮਹਾਂਸ ਨੂੰ ਕਿਹਾ, ਅਹੋ ਬਲੀ ਕਿਆ ਨਾਮ ਤੁਮਾਰਾ, ਤੁਸੀਂ ਬੜੇ ਬਲੀਆਂ ਸ਼ਕਤੀਆਂ ਵਾਲੇ ਹੋ, ਤੁਹਾਡਾ ਭਲਾ ਨਾਮ ਕੀ ਹੈ, ਕਿਤਕੋ ਜਾਤ ਕਹਾਂ ਤੇ ਆਏ, ਬਲੀ ਪੁਰਸ਼ ਹੋ ਕਿਸ ਤਰਫ ਨੂੰ ਤੁਸੀਂ ਜਾ ਰਹੇ ਹੋ ਤੇ ਕਿਧਰੋਂ ਆਏ ਹੋ। ਆਦਮ ਕੀ ਜਹ ਬਰਾ ਖੁਦਾਏ, ਖੁਦਾ ਦਾ ਬਰਾ ਕੀ ਇਹ ਵਾਸਤਾ ਹੈ, ਮੈਨੂੰ ਆਪਣਾ ਖਾਦਮ ਕੀ ਇਹ ਸੇਵਕ ਸਿੱਖ ਬਣਾ ਲਈਏ, ਮੁਰੀਦ ਬਣਾ ਲਈਏ। ਪਾਰੋ ਨਾਮ ਹਮਾਰੋ ਹੈ, ਆਪ ਜੀ ਬੋਲੇ ਕਹਿੰਦੇ ਵੀ ਨਵਾਬ ਸਾਡਾ ਨਾਮ ਪਾਰੋ ਹੈ। ਗੁਰ ਦਰਸ਼ਨ ਜਾਵਤ ਚਿਤ ਚਾਹੇ, ਚਾਹੁੰਦਾ ਸੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਅਸੀਂ ਜਾ ਰਹੇ ਹੈ ਨਵਾਬਾ। ਸੁਣ ਨਵਾਬ ਮਨ ਸਿਦਕ ਉਦਾਰਾ, ਉਹ ਨਵਾਬ ਨੂੰ ਸੁਣ ਕੇ ਮਨ ਦੇ ਵਿੱਚ ਬਹੁਤਾ ਭਰੋਸਾ ਹੋਇਆ ਆਇਆ ਹੈ। ਜਿਉ ਕਿਹਾ ਪੀਰ ਤੁਮਾਰਾ, ਪਾਰੋ ਜੀ ਨੂੰ ਪੁੱਛਣ ਲੱਗੇ ਕਿ ਮਹਾਰਾਜ ਦੱਸੋ ਤੁਹਾਡੇ ਜਿਹੜੇ ਪੀਰ ਹੈ ਉਹ ਕਿੱਥੇ ਰਹਿੰਦੇ। ਹਮਕੋ ਸੰਗ ਲੈ ਹੁਦਰ ਸਾਵਹੋ, ਨਵਾਬ ਨੂੰ ਵੀ ਨਾਲ ਲੈ ਲੋ ਤੇ ਆਪਣੇ ਪੀਰ ਗੁਰੂ ਦੇ ਮੈਨੂੰ ਵੀ ਦਰਸ਼ਨ ਕਰਵਾਓ। ਧੰਨ ਗੁਰੂ ਜਿਸ ਪਹਿ ਤੁਮ ਜਾਵਹੋ, ਤੁਹਾਡੇ ਗੁਰੂ ਧੰਤਾ ਯੋਗ ਹੈ ਜਿਨ੍ਹਾਂ ਦੇ ਕੋਲ ਤੁਸੀਂ ਜਾ ਰਹੇ ਹੋ ਇਸ ਸਮੇਂ। ਪਾਰੋ ਕਹਿਓ ਸੰਗ ਜੋ ਲਸ਼ਕਰ, ਭਾਈ ਪਾਰੋ ਜੀ ਨੇ ਪ੍ਰੀਖਿਆ ਲੈ ਕੇ ਕਹਿੰਦੇ ਆ ਜਿਹੜਾ ਤੇਰੇ ਨਾਲ ਲੰਘ ਲਾਣਾ ਹੈਗਾ ਨਾ, ਦਲ ਜਾ ਇਕੱਠਾ ਕਰੀ ਫਿਰਦਾ ਹੈ। ਅਪਰਭ ਭੂਤ ਸਰਬ ਕੋ ਪਰ ਹਰ, ਉਹ ਜਿਹੜੀ ਕੋਈ ਮਾਇਆ ਮੁਇਆ ਸੋਨਾ ਚਾਂਦੀ ਇਹ ਸਾਰੀ ਕਹਿੰਦੇ ਛੱਡ ਦੇ, ਤਬ ਤੁਮ ਗਮਨਾਹ ਦਰਸ਼ਨ ਕਰੀਏ, ਸਭ ਕੋਈ ਛੱਡ ਛਡਾ ਕੇ ਸਾਡੇ ਨਾਲ ਵੀ ਜੇ ਤੂੰ ਚੱਲਣਾ ਕੱਲਾ ਹੋ ਕੇ ਚੱਲ। ਸਤਿਗੁਰ ਪਰਸ਼ਨ ਕੋ ਫਲ ਧਰੀਏ ਹੈ, ਸਤਿਗੁਰੂ ਦੇ ਦਰਸ਼ਨ ਪਰਸ਼ਨ ਕਰਨ ਦਾ ਚਰਨ ਛੋਣ ਦਾ ਜਿਹੜਾ ਫਲ ਧਾਰਨ ਕਰਕੇ ਫਲ ਲੈ ਲਈਏ। ਪ੍ਰੇਮ ਨਵਾਬ ਕੀਨ ਤਿਸ ਕਾਲਾ, ਉਸ ਵੇਲੇ ਜਿਹੜਾ ਨਵਾਬ ਉਸਨੇ ਬੜਾ ਭਾਰੀ ਪ੍ਰੇਮ ਪਿਆਰ ਕੀਤਾ। ਸੁਤਕੋ ਸੌਂਪ ਸਮਾਜ ਵਿਸਾਲਾ, ਜਿਹੜਾ ਆਪਣਾ ਪੁੱਤਰ ਸੀ ਨਵਾਬ ਦਾ ਉਹਨੂੰ ਰਾਜ ਭਾਗ ਦਾ ਸਾਜੋ ਸਮਾਨ ਜਾ ਸੌਂਪ ਦਿੱਤਾ ਹੈ। ਖਿਜਮਤ ਪਾਤਸ਼ਾਹ ਕੀ ਕਰੋ, ਪੁੱਤਰ ਨੂੰ ਕਹਿਣ ਲੱਗਾ ਲੈ ਬਈ ਤੂੰ ਹੁਣ ਜਿਹੜਾ ਆਪਣਾ ਪਾਰਸ਼ ਹੈ ਉਹਦੀ ਨੌਕਰੀ ਚਾਕਰੀ ਸੇਵਾ ਟਹਿਲ ਕਰਿਆ ਕਰ, ਹਮਰੋ ਖਿਆਲ ਨਹੀਂ ਉਰ ਧਰੋ, ਮੇਰੇ ਪਿਓ ਦਾ ਹਿਰਦੇ ਵਿੱਚ ਕੋਈ ਖਿਆਲ ਨਹੀਂ ਕਰਨਾ ਵੀ ਇਹ ਕਿੱਧਰ ਜਾ ਰਿਹਾ, ਆਊ ਕਿ ਨਹੀਂ ਆਊਗਾ। ਸੁਤ ਕੋ ਸਭ ਬਿਦ ਤਿੰਨ ਸਮਝਾਇਓ, ਕਿਉਂ ਨਵਾਬ ਨੇ ਪੁੱਤਰ ਨੂੰ ਸਭ ਤਰ੍ਹਾਂ ਕਰਕੇ ਸਮਝਾ ਬੁਝਾ ਦਿੱਤਾ ਹੈ। ਪਾਰੋ ਸੰਗ ਆਪ ਚੱਲ ਆਇਓ, ਆਪ ਜਿਹੜਾ ਨਵਾਬ ਹੈ ਭਾਈ ਪਾਰੋ ਜੀ ਦੇ ਨਾਲ ਹੀ ਚੱਲ ਕੇ ਆ ਗਿਆ ਹੈ। ਸਤਿਗੁਰ ਕੋ ਬੰਧਨ ਕਰ ਬੈਸੇ। ਇਸ ਤਰ੍ਹਾਂ ਭਾਈ ਪਾਰੋ ਜੀ ਤੇ ਨਵਾਬ ਦੋਵੇਂ ਸਤਿਗੁਰੂ ਨੂੰ ਮੱਥਾ ਟੇਕ ਕੇ ਸਜ ਕੇ ਬੈਠ ਗਏ। ਭਏ ਪ੍ਰਸੰਨ ਦੇਖ ਕਰ ਤੈਸੇ। ਉਸ ਵੇਲੇ ਸਤਿਗੁਰੂ ਜੀ ਨੇ ਦੇਖ ਕੇ ਜਿਵੇਂ ਪਹਿਲਾਂ ਪ੍ਰਸੰਨ ਸੀ ਉਸੇ ਤਰ੍ਹਾਂ ਫਿਰ ਪ੍ਰਸੰਨ ਹੋ ਗਏ। ਪਾਰੋ ਧੰਨ ਧੰਨ ਉਪਕਾਰੀ। ਕਹਿੰਦੇ ਪਾਰੋ ਤੂੰ ਧੰਨ ਹੈ, ਬੜਾ ਵੀ ਧੰਨ ਹੈ, ਤੂੰ ਤਾਂ ਬੜਾ ਪਰਉਪਕਾਰੀ ਹੈ। ਤਰਹੋ ਆਪ ਅਪਰਨ ਦੇ ਤਾਰੀ। ਆਪ ਤਾਂ ਵੀ ਤੂੰ ਤਰੀ ਰਿਹਾ ਸੰਸਾਰ ਤੋਂ, ਹੋਰਨਾਂ ਨੂੰ ਵੀ ਤੂੰ ਤਾਰ ਰਿਹਾ ਹੈ। ਬੋਲਣ ਮਿਲਣ ਸੰਤ ਸੋ ਨੀਕਾ। ਜਿਵੇਂ ਸਿਆਣੇ ਕਹਿੰਦੇ ਆ ਵੀ ਜਿਹੜੇ ਸਿਮਰਨ ਵਾਲੇ ਸੰਤ ਹੁੰਦੇ ਉਹਨਾਂ ਨਾਲ ਜਿਹੜਾ ਬੋਲਣਾ ਚੱਲਣਾ ਮੇਲ ਮਿਲਾਪ ਕਰਨਾ ਬਹੁਤ ਚੰਗਾ ਹੀ ਹੁੰਦਾ ਹੈ। ਤਾਤ ਕਾਲ ਘੱਟ ਸੰਕਟ ਜੀ ਕਾ। ਕਿਉਂਕਿ ਜਿਹੜੇ ਸਿਮਰਨ ਵਾਲੇ ਆ ਉਹਨਾਂ ਦੇ ਨਾਲ ਮਿਲਣ ਨਾਲ ਬੋਲਣ ਨਾਲ ਬੜਾ ਭਾਰੀ ਜਿਹੜਾ ਦੁੱਖ ਹੈ ਜੀ ਦਾ ਅੰਦਰਲਾ ਉਹ ਕੱਟਿਆ ਜਾਂਦਾ ਹੈ। ਪਾਰੋ ਨੇ ਸਭ ਕਹਿਓ ਪ੍ਰਸੰਗ। ਅਮਰਦਾਸ ਸਾਹਿਬ ਜੀ ਤੋਂ ਸੁਣ ਕੇ ਭਾਈ ਪਾਰੋ ਜੀ ਨੇ ਨਵਾਬ ਦਾ ਸਾਰਾ ਪ੍ਰਸੰਗ ਕਿਹਾ। ਜਿਸ ਪ੍ਰਕਾਰ ਆਨਿਓ ਸੋ ਸੰਗ। ਇਸ ਤਰ੍ਹਾਂ ਮਹਾਰਾਜ ਦੇ ਕੋਲ ਇਹਨੇ ਨਾਲ ਲਿਆਂਦਾ ਸੀ ਵੀ ਮਹਾਰਾਜ ਸਭ ਲੋ ਲਸ਼ਕਰ ਸਭ ਧਨ ਪਦਾਰਥ ਛੱਡ ਕੇ ਆਇਆ ਕੱਲਾ ਹੀ। ਸੁਣ ਸ੍ਰੀ ਅਮਰ ਕਰੀ ਤਬ ਕਰਨਾ। ਮਹਾਰਾਜ ਨੇ ਭਾਈ ਪਾਰੋ ਤੋਂ ਸੁਣ ਕੇ ਨਵਾਬ ਉੱਪਰ ਵੀ ਕਿਰਪਾ ਕਰ ਦਿੱਤੀ। ਹਰਿਓ ਤਿਸੀ ਕੋ ਜਨਮ ਰੋ ਮਰਨਾ। ਨਵਾਬ ਦਾ ਜੀਵ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਸਾਰਾ ਹੀ ਖਤਮ ਕਰ ਦਿੱਤਾ। ਸਤਿਗੁਰ ਕੀ ਔਰ ਪ੍ਰੀਤ ਭਰੀ ਹੈ। ਉਸੇ ਵੇਲੇ ਨਵਾਬ ਦੇ ਹਿਰਦੇ ਵਿੱਚ ਸਤਿਗੁਰੂ ਦੀ ਪ੍ਰੀਤ ਕਹਿੰਦੇ ਆ ਪ੍ਰਾਪਤ ਹੋਈ। ਮਨ ਬਿਕਾਰ ਕੀ ਪੀੜ ਹਰੀ ਹੈ। ਮਨ ਦੇ ਵਿੱਚ ਜਿਹੜੀ ਬਿਕਾਰਾਂ ਦੀ ਪੀੜ ਜੀ ਹੁੰਦੀ ਸੀ ਉਹ ਸਾਰੀ ਸਤਿਗੁਰੂ ਨੇ ਨਾਸ ਕਰਤੀ ਇਸ ਦੀ। ਭਇਓ ਨਿਹਾਲ ਨਿਬਾਬ ਕਨੇਰਾ। ਗੁਰੂ ਅਮਰਦਾਸ ਸਾਹਿਬ ਜੀ ਮਿਹਰ ਕਰਕੇ ਜਿਹੜਾ ਨਵਾਬ ਹੈ ਨਿਹਾਲੋ ਨਿਹਾਲੀ ਹੋ ਗਿਆ ਹੈ। ਕੇਤਿਕ ਦਿਨ ਗੁਰ ਨਿਕਟ ਬਸੇਰਾ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਕੁਝ ਕੁ ਦਿਨ ਨੇ ਵਾਸ ਕਰੀ ਰੱਖਿਆ ਹਜੂਰੀ ਵਿੱਚ ਹੀ ਰਿਹਾ ਹੈ। ਸੰਤ ਸੰਗ ਸਮ ਪਾਰਸ ਸੁਹਿਓ। ਕਹਿੰਦੇ ਸੰਤਾਂ ਦਾ ਸੰਗ ਇਹਨੂੰ ਹੋਇਆ ਨਵਾਬ ਦਾ ਜਿਵੇਂ ਪਾਰਸ ਦੇ ਨਾਲ ਕੋਈ ਉਹ ਲੋਹਾ ਛੋ ਜਾਏ। ਉਤੋਂ ਮਨੂਰ ਸੋ ਕੰਚਨ ਭਇਓ। ਕਹਿੰਦੇ ਉਹ ਜੇ ਗਾਲਿਆ ਹੋਇਆ ਲੋਹਾ ਹੋਵੇ ਤੇ ਉਹ ਪਾਰਸ ਦੀ ਵੱਟੀ ਨਾਲ ਛੋ ਕੇ ਸੋਨਾ ਹੋ ਜਾਂਦਾ ਹੈ। ਨਕਮੇ ਲੋਹੇ ਵਰਗਾ ਜਿਹੜਾ ਨਵਾਬ ਸੀ ਸੋਨੇ ਵਰਗਾ ਬਣ ਗਿਆ ਮਹਾਨ ਸ਼ੁੱਧ। ਪਰਮਾਨੰਦ ਪਾਏ ਕਰ ਭਲੋ। ਚੰਗੀ ਤਰ੍ਹਾਂ ਮਹਾਨ ਆਨੰਦ ਪਾ ਕੇ ਵਿਦਾ ਹੋਏ ਪਾਰੋ ਸੰਗ ਚੱਲੋ। ਅਮਰਦਾਸ ਸਾਹਿਬ ਦੇ ਪਾਸੋਂ ਬਦੋਗੀ ਲੈ ਕੇ ਤੇ ਭਾਈ ਪਾਰੋ ਨਾਲ ਹੀ ਨਵਾਬ ਚੱਲ ਪਿਆ ਹੈ। ਡੱਲੇ ਗ੍ਰਾਮ ਨਾਮ ਇੱਕ ਲਾਲੂ। ਤੇ ਇਹ ਡੱਲੇ ਪਿੰਡ ਵਿੱਚ ਕਹਿੰਦੇ ਗੁਰਸਿੱਖ ਇੱਕ ਸੀ ਜੀ ਦਾ ਨਾਮ ਸੀ ਭਾਈ ਲਾਲੂ ਜੀ ਜਾਂ ਦੂਜਾ ਭਾਈ ਲਾਲੋ ਵੀ ਇਹਦਾ ਨਾਂ ਆਇਆ। ਦੋਵੇਂ ਇੱਕੋ ਸਿੱਖ ਦੇ ਨਾਂ ਲਾਲੂ ਕਹੋ ਜਾਂ ਲਾਲੋ ਕਹੋ। ਪ੍ਰੇਮੀ ਪਾਰੋ ਸੰਗ ਵਿਸਾਲੂ। ਜਿਹੜਾ ਭਾਈ ਲਾਲੋ ਸੀ ਭਾਈ ਪ੍ਰੇਮ ਪਾਰੋ ਦੇ ਨਾਲ ਬਹੁਤ ਹੀ ਪ੍ਰੇਮ ਪਿਆਰ ਕਰਨ ਵਾਲਾ ਪ੍ਰੇਮੀ ਹੈ ਸੀ। ਸਤਿਗੁਰ ਜਾਪ ਜਪੇ ਦਿਨ ਰੈਨ। ਦਿਨ ਰਾਤ ਸਤਿਗੁਰੂ ਦਾ ਬਖਸ਼ਿਆ ਹੋਇਆ ਜਿਹੜਾ ਨਾਮ ਦਾ ਜਾਪ ਹੈ ਜਪਦਾ ਰਹਿੰਦਾ ਹੈ। ਹਰੇ ਵਿਕਾਰਨ ਤੇ ਮਨ ਚੈਨ। ਮਨ ਜਿਹੜੇ ਵਿਕਾਰ ਹੈ ਨਾਸ਼ ਹੋ ਗਏ ਹੈ। ਮਨ ਨੂੰ ਚੈਨ ਸ਼ਾਂਤੀ ਹਾਸਲ ਹੋਈ ਟਿਕਾ ਹਾਸਲ ਹੋਇਆ ਹੈ। ਪਾਰੋ ਇੱਕ ਦਿਨ ਆਵਨ ਲਾਗਾ। ਭਾਈ ਪਾਰੋ ਜੀ ਇੱਕ ਦਿਨ ਗੁਰੂ ਮਹਾਰਾਜ ਦੇ ਪਾਸ ਆਉਣ ਲੱਗਿਆ। ਗੁਰ ਦਰਸ਼ਨ ਕੋ ਮਨ ਅਨੁਰਾਗਾ। ਇਹਦਾ ਜਿਹੜਾ ਮਨ ਹੈ ਗੁਰੂ ਮਹਾਰਾਜ ਦੇ ਦਰਸ਼ਨਾਂ ਦਾ ਪ੍ਰੇਮੀ ਪਿਆਰਾ ਹੋਇਆ ਹੈ। ਕਹਿ ਲਾਲੋ ਗੁਰ ਕੇ ਢਿੱਗ ਜਾਵੋ। ਭਾਈ ਲਾਲੋ ਜੀ ਕਹਿਣ ਲੱਗਿਆ ਵੀ ਤੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਕੋਲ ਭਾਈ ਪਾਰੋ ਜਾ ਰਿਹਾ। ਮੋਕੋ ਭੀ ਦਰਸ਼ਨ ਕਰਵਾਵੋ। ਵੀ ਕਿਰਪਾ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਵਾ ਦੇ ਨਾਲ ਲਿਜਾ ਕੇ। ਤੁਬ ਕਰਨਾ ਤੇ ਭਾਵ ਕੋ ਤਰੋ। ਕਿਉਂਕਿ ਤੇਰੀ ਕਿਰਪਾ ਨਾਲ ਬਈ ਮੈਂ ਸੰਸਾਰ ਸਮੁੰਦਰ ਤੋਂ ਤਰ ਜਾਵਾਂਗਾ। ਜਨਮ ਮਰਨ ਤੇ ਜਨਮ ਮਰਨ ਤੇ ਮਨ ਮੈਂ ਡਰਾਂ, ਕਿਉਂਕਿ ਜੰਮਣ ਮਨ ਦਾ ਬੜਾ ਦੁੱਖ ਹੁੰਦਾ, ਉਹਦੇ ਕਰਕੇ ਮੈਂ ਮਨ ਵਿੱਚ ਬਹੁਤ ਡਰਦਾ ਹਾਂ, ਭੈ ਖਾਂਦਾ ਹਾਂ। ਸ਼ਰਨ ਪਰਿਓ ਗੁਰ ਕੀ ਅਬ ਚਾਹਾਂ, ਹੈ ਵੀ ਭਾਈ ਪਾਰੋ ਤੇਰੇ ਵਾਂਗ ਮੈਂ ਵੀ ਗੁਰੂ ਅਮਰਦਾਸ ਸਾਹਿਬ ਦੀ ਚਰਨ ਸ਼ਰਨ ਵਿੱਚ ਪਿਆ ਚਾਹੁੰਦਾ ਹਾਂ। ਹਿਰਦੇ ਸੰਦੇਹ ਸਭ ਕੋ ਦਾਹ, ਹਿਰਦੇ ਸੱਸੇ ਤਾਂ ਖਰੇ ਮਹਾਰਾਜ ਦੇ ਦਰਸ਼ਨ ਕਰਕੇ ਸਭ ਦਗਦ ਕਰ ਦਿਆਂਗਾ। ਸਿੱਖ ਗੁਰਮੁਖ ਹੋਵਤ ਉਪਕਾਰੀ, ਕਿਉਂਕਿ ਸਿਆਣੇ ਕਹਿੰਦੇ ਵੀ ਗੁਰੂ ਕੇ ਜਿਹੜੇ ਸਿੱਖ ਗੁਰਮੁਖ ਹੁੰਦੇ ਉਹ ਬਹੁਤ ਪਰਉਪਕਾਰੀ ਹੁੰਦੇ ਤੁਬ ਪਰ ਕਰਨਾ, ਤੁਬ ਪਰ ਸਤਿਗੁਰ ਕਰਨਾ ਧਾਰੀ। ਤੂੰ ਵੀ ਗੁਰਮੁਖ ਗੁਰ ਸਿੱਖ ਹੈ, ਤੇਰੇ ਉੱਪਰ ਗੁਰੂ ਅਮਰਦਾਸ ਨੇ ਬੜੀ ਕਿਰਪਾ ਕੀਤੀ ਹੋਈ ਹੈ। ਵਧਿਓ ਪ੍ਰੇਮ ਲਾਲੂ ਕਹ ਕਹ ਪਲ ਮੈਂ, ਉਹ ਸਵੇਰੇ ਆਉਂ ਬਚਨ ਕਹਿੰਦਿਆ ਭਾਈ ਲਾਲੂ ਜੀ ਦੇ ਅੰਦਰ ਥੋੜੇ ਸਮੇਂ ਬਹੁਤਾ ਪ੍ਰੇਮ ਪਿਆਰ ਵਧ ਗਿਆ। ਪੁਲਕਿਓ ਤਨ ਲੋਚਨ ਜਲ ਗਲ ਮੈਂ, ਹਾਂ ਸਰੀਰ ਨੂੰ ਪੁਲਕਾਲ ਵੀ ਆ ਗਈ, ਅਲੋ ਕੰਢੇ ਖੜੇ ਹੋ ਗਏ, ਗਲਾ ਭਰਿਆ ਹੈ, ਨੇਤਰਾਂ ਵਿੱਚੋਂ ਜਲ ਪਨਕਣ ਲੱਗ ਪਿਆ। ਚਰਨ ਬੰਦਨਾ ਕਰ ਹੈ ਅਗਾਰੀ, ਭਾਈ ਪਾਰੋ ਜੀ ਦੇ ਚਰਨਾਂ ਦੇ ਅੱਗੇ ਮੱਥੇ ਟੇਕੀ ਜਾ ਰਹੇ ਭਾਈ ਲਾਲੂ ਜੀ। ਭਇਓ ਅਧੀਰ ਦਰਸ ਕੋ ਭਾਰੀ, ਮਹਾਰਾਜ ਦੇ ਦਰਸ਼ਨ ਕਰਨ ਵਾਲਾ ਵਾਸਤੇ ਭਾਈ ਪਾਰੋ ਅੱਗੇ ਬਹੁਤ ਅਧੀਨ ਜਾ ਹੋਇਆ, ਆਈ ਨਮਾਣਾ ਜਾ ਹੋਇਆ ਹੈ। ਪਾਰੋ ਨੇ ਲਾਲੂ ਸੰਗ ਲੀਨਾ, ਸਵੇਰੇ ਐਸਾ ਕੁਝ ਦੇ ਕੇ ਭਾਈ ਪਾਰੋ ਪਰਮ ਸਨੇ ਲਾਲੂ ਨੂੰ ਵੀ ਨਾਲ ਲੈ ਲਿਆ। ਗੋਇੰਦਵਾਲ ਚਲਨ ਕੋ ਕੀਨੋ, ਸ੍ਰੀ ਗੋਇੰਦਵਾਲ ਸਾਹਿਬ ਵੱਲ ਨੂੰ ਚਲਣਾ ਕੀਤਾ ਦੋਹਾਂ ਨੇ। ਗੁਰਦਰਬਾਰ ਜਾਏ ਰੱਜ ਲਾਈ, ਗੁਰੂ ਮਹਾਰਾਜ ਦੇ ਦਰਬਾਰ ਵਿੱਚ ਪਹੁੰ ਕੇ ਚਰਨ ਧੂੜ ਲਾਈ ਮੱਥੇ ਮਸਤਕ ਤੇ, ਮਸਤਕ ਮੁਖ ਸਗਰੇ ਤਨ ਮਾਹੇ, ਸਾਰੇ ਮੱਥੇ ਤੇ ਮੂੰਹ ਤੇ ਉਹ ਧੂੜ ਨੂੰ ਲਾਇਆ ਫੇਰਿਆ। ਹੁਣ ਲੰਗਰ ਮਹਿ ਕਰਿਓ ਅਹਾਰਾ, ਫਿਰ ਗੁਰੂ ਕੇ ਲੰਗਰ ਵਿੱਚ ਬੈਠ ਕੇ ਦੋਹਾਂ ਨੇ ਭੋਜਨ ਛਕ ਲਿਆ, ਕਿਉਂਕਿ ਗੁਰੂ ਅਮਰਦਾਸ ਸਾਹਿਬ ਦੇ ਬਚਨ ਸਨ ਪਹਿਲੇ ਪੰਗਤ ਪਾਤਸ਼ਾਹ ਸੰਗਤ, ਜਿਹਨੇ ਵੀ ਆਉਣਾ ਦਰਸ਼ਨ ਕਰਨ ਲਈ ਪਹਿਲੇ ਪੰਗਤ ਵਿੱਚ ਭੋਜਨ ਛਕ ਕੇ ਆਏ, ਇਸ ਸੰਗਤ ਵਿੱਚ ਆ ਕੇ ਬੈਠੇ। ਭਇਓ ਪੁਨੀਤ ਪਰਮ ਸੁਖ ਧਾਰਾ, ਮਹਾਰਾਜ ਦੇ ਦਰਸ਼ਨ ਕਰਕੇ ਬੜਾ ਕਹਿੰਦੇ ਪਵਿੱਤਰ ਹੋ ਗਿਆ, ਸੁਖ ਪਾਇਆ ਏ ਲਾਲੂ ਨੇ। ਅੰਤਰ ਜਾਏ ਗੁਰੂ ਕੋ ਹੇਰਾ, ਅੰਦਰ ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ। ਪਦ ਅਰਬਿੰਦ ਬੰਦ ਤੇ ਸਵੇਰਾ, ਸਵੇਰੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਮੱਥਾ ਟੇਕਿਆ ਹੈ। ਕੁੱਟ ਲੋਚਨ ਤੇ ਅੰਮ੍ਰਿਤ ਰੂਪ, ਹਾਂ ਕਹਿੰਦੇ ਨੇਤਰਾਂ ਰੂਪ ਦੁਨੀਆਂ ਦੇ ਨਾਲ ਅੰਮ੍ਰਿਤ ਰੂਪ ਜਿਹੜਾ ਮਹਾਰਾਜ ਦਾ ਦਰਸ਼ਨ ਹੈ। ਪਾਨ ਕਰਤ ਤ੍ਰਿਪਤਾ ਨਾਨੂ, ਦਰਸ਼ਨ ਕਰ ਰੂਪ ਅੰਮ੍ਰਿਤ ਪੀ ਰਹੀ ਹੈ ਤੇ ਕਹਿੰਦੇ ਤ੍ਰਿਪਤ ਨੀ ਹੋ ਰਿਹਾ, ਰੱਜ ਨੀ ਆਉਂਦਾ ਹੈ। ਬੋਲੇ ਸਹਿਜ ਸੁਭਾਏ ਕਿਰਪਾਲੂ, ਦਿਆਲੂ ਕਿਰਪਾਲੂ ਗੁਰੂ ਅਮਰਦਾਸ ਸਾਹਿਬ ਜੀ, ਕਹਿੰਦੇ ਇਹਦੇ ਵੱਲੀ ਦੇਖ ਕੇ ਸੁਤੇ ਸਿੱਧਿਓ ਬਚਨ ਬੋਲੇ। ਅਤ ਹਰ ਰੰਗ ਚਲੂਲਿਓ ਲਾਲੂ, ਕਹਿਣ ਲੱਗੇ ਵੀ ਭਾਈ ਭਾਰੋ ਅੱਜ ਰਾਤ ਤੂੰ ਨਾਲ ਲਾਲੂ ਨੂੰ ਆਇਆ, ਇਹ ਤਾਂ ਬਹੁਤੇ ਗੂੜੇ ਰੰਗ ਵਿੱਚ ਰੰਗਿਆ ਗਿਆ ਲੱਗਦਾ ਹੈ। ਸੁਣ ਕਰ ਪਰਮਾਨੰਦ ਕਹ ਪਾਇਓ, ਮਹਾਰਾਜ ਦੇ ਬਚਨ ਸੁਣ ਕੇ ਭਾਈ ਲਾਲੂ ਨੇ ਬੜਾ ਆਨੰਦ ਪਾਇਆ ਹੈ। ਨਿਸ ਦਿਨ ਗਿਆਨ ਗੁਰੂ ਕੋ ਲਾਇਓ, ਹਾਂਜੀ ਨਿਸ ਦਿਨ ਧਿਆਨ ਗੁਰੂ ਕੋ ਲਾਇਓ, ਹੋਵੇ ਰਾਤ ਹੋਵੇ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਲਾਈ ਰੱਖਦਾ, ਮਹਾਰਾਜ ਦੇ ਧਿਆਨ ਵਿੱਚ ਹੀ ਦਰਸ਼ਨ ਕਰੀ ਜਾਂਦਾ ਹੈ। ਕਰਨਾ ਕਰ ਲਾਲੂ ਕੇ ਭਾਲ, ਮਹਾਰਾਜ ਨੇ ਕਿਰਪਾ ਕਰਕੇ ਜਿਹੜਾ ਲਾਲੂ ਇਹਦੇ ਮੱਥੇ ਦੇ ਉੱਪਰ ਨਿਜ ਘਰ ਧਰਿਓ ਨਿਹਾਲ ਵਿਸਾਲੂ, ਆਪਣਾ ਮੇਹਰ ਭਰਿਆ ਹੱਥ ਰੱਖ ਦਿੱਤਾ, ਬਹੁਤ ਹੀ ਨਿਹਾਲੋ ਨਿਹਾਲ ਕਰ ਦਿੱਤਾ। ਦਿਨ ਪ੍ਰਾਤ ਸਤਿਗੁਰ ਕੀਨ ਵਡੇਰਾ, ਹਾਂ ਗੁਰੂ ਮਹਾਰਾਜ ਨੇ ਦਿਨੋ ਦਿਨੀ ਰੋਜ਼ ਦੀ ਰੋਜ਼ ਨੂੰ ਮਹਾਨ ਹੀ ਮਹਾਨ ਘੁਣਾ ਦਿੱਤਾ ਹੈ। ਜੋ ਜਾ ਹੇਰਾ ਹੈ ਪ੍ਰੇਮ ਕਨੇਰਾ, ਜਿਵੇਂ ਭਾਈ ਲੋਲੂ ਜੀ ਦਾ ਬਹੁਤ ਹੀ ਬਹੁਤਾ ਪ੍ਰੇਮ ਦੇਖਦੇ ਹਾਂ, ਬਹੁਤ ਹੀ ਬਹੁਤਾ ਬਖਸ਼ਿਸ਼ ਕਰਕੇ ਨਿਹਾਲ ਕਰੀ ਜਾ ਰਹੇ ਹੈ। ਇੱਕ ਦਿਵਸ ਗੁਰ ਹੋਏ ਕਿਰਪਾਲੂ, ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਨੇ ਬਹੁਤ ਦਿਆਲੂ ਕਿਰਪਾਲੂ ਹੋ ਕੇ ਲਾਲੂ ਕੋ ਬਖਸ਼ਿਸ਼ ਵਿਸਾਲੂ, ਭਾਈ ਭਾਈ ਲਾਲੂ ਨੂੰ ਕਹਿੰਦੇ ਬਹੁਤੀ ਤਕੜੀ ਬਖਸ਼ਿਸ਼ ਕੀਤੀ ਹੈ। ਜੀਤਿਕ ਗੁਪਤ ਲੋਕ ਜਗ ਮਾਹੀ। ਮਹਾਰਾਜ ਕਹਿੰਦੇ ਭਾਈ ਲਾਲੂ ਆ ਸੰਸਾਰ ਦੇ ਜਿੰਨੀਆਂ ਗੁਪਤ ਰੂਹਾਂ ਹੈਗੀਆਂ ਹਨ, ਦ੍ਰਿਸ਼ਟ ਨ ਪਰੈ ਫਿਰ ਹੈ ਸਭ ਜਾਹੀ। ਕਹਿੰਦੇ ਮਨੁੱਖ ਦੇ ਨਿਗਾਹ ਵਿੱਚ ਨਹੀਂ ਪੈਂਦੀਆਂ, ਉਹ ਸਾਰੀ ਧਰਤੀ ਤੇ ਗੁਪਤ ਰੂਹਾਂ ਫਿਰਦੀਆਂ ਹਨ। ਤਿੰਨ ਸਭ ਕੋ ਗੁਰ ਤਿਸੇ ਬਣਾਇਓ। ਮਹਾਰਾਜ ਕਹਿੰਦੇ ਲੈ ਵੀ ਅੱਜ ਤੈਨੂੰ ਸਾਰਿਆਂ ਦਾ ਪੂਰੀ ਨੀਕ ਬਣਾ ਦਿੱਤਾ, ਸਭ ਤੇਰੇ ਅਧੀਨ ਕਰ ਦਿੱਤੇ। ਅਪਰ ਹੁਕਮ ਕੋ ਤਾਹੇ ਪੁਜਾਇਓ। ਆਪਣੇ ਹੁਕਮ ਆਪਣਾ ਹੁਕਮ ਤੇ ਤਾਹੇ ਪੁਜਾਇਓ। ਆਪਣਾ ਹੁਕਮ ਕਰਕੇ ਭਾਈ ਲਾਲੂ ਜੀ ਨੂੰ ਪੁਜਾਇਆ, ਇਹਦੀ ਮੰਤਾ ਕਰਾਈ ਹੈ। ਸਾਰੀਆਂ ਗੋਤ ਨੂੰ ਕਹਿਤਾ ਵੀ ਇਹਨੂੰ ਆਪਣਾ ਪੂਜਨੀਕ ਮੰਗਣਾ, ਇਹਦੀ ਆਗਿਆ ਵਿੱਚ ਸਾਰੇ ਰਹਿਣਾ ਹੈ। ਸੰਗਤ ਗੁਪਤਨ ਕੀ ਹੋਏ ਜੇਤੀ। ਹਾਂ ਕਹਿੰਦੇ ਜਿਹੜੀਆਂ ਗੋਤ ਨੂੰ ਜਿੰਨੀ ਇਹਨਾਂ ਦੀ ਸੰਗਤ ਹੋ, ਜਿੰਨਾ ਇਹਨਾਂ ਦਾ ਲਾਣਾ ਹੋਊਗਾ। ਲਾਲੋ ਕੇ ਪੱਗ ਪੂਜੈ ਤੇਤੀ। ਮਹਾਰਾਜ ਦੇ ਬਚਨ ਕਰਕੇ ਸਾਰੇ ਕਹਿੰਦੇ ਉਹ ਗੋਤ ਨੂੰ ਭਾਈ ਲਾਲੂ ਦੇ ਚਰਨਾਂ ਨੂੰ ਪੂਜਦੀਆਂ, ਮੱਥੇ ਟੇਕਦੀਆਂ ਹਨ। ਦੂਰ ਦੂਰ ਤੇ ਆਵੈ ਸੇ ਜਿੰਨੀਆਂ ਗੋਤ ਨੂੰ ਹਾਂ ਕਹਿੰਦੇ ਦੂਰੋਂ ਦੂਰੋਂ ਹਜ਼ਾਰਾਂ ਕੋਹਾਂ ਤੋਂ ਚੱਲ ਚਲੇ ਆਉਂਦੀਆਂ। ਮਨ ਹੈ ਹੁਕਮ ਦਰਸ ਕਰਦੇ, ਨਾਲੇ ਦਰਸ਼ਨ ਕਰਦੀਆਂ ਜਿਵੇਂ ਭਾਈ ਲਾਲੂ ਹੁਕਮ ਕਰਦੀਆਂ, ਉਵੇਂ ਸੱਤ ਵਜਨ ਕਰਕੇ ਉਹ ਮੰਨਦੇ ਹਨ। ਖਰੇ ਅਗਾਰੀ ਰਹਿ ਹਮੇਸ਼। ਜਿੰਨੀਆਂ ਗੋਤ ਨੂੰ ਹਾਂ ਕਹਿੰਦੇ ਹਜ਼ਾਰਾਂ ਦੀ ਤਦਾਦ ਵਿੱਚ ਹੱਥ ਜੋੜ ਕੇ ਭਾਈ ਲਾਲੂ ਜੀ ਦੇ ਅੱਗੇ ਵੀ ਖੜੀਆਂ ਰਹਿੰਦੀਆਂ। ਕਹਿ ਸੋ ਕਰ ਹੈ ਕਿ ਜੇ ਕਾਜ ਵਿਸ਼ੇਸ਼। ਜੋ ਕੋਈ ਵਿਸ਼ੇਸ਼ ਕਰਕੇ ਕੰਮ ਕਾਜ ਹੁੰਦਾ ਜੋ ਭਾਈ ਲਾਲੂ ਜੀ ਕਹਿੰਦੇ ਹੋਏ ਕਰਦੀਆਂ ਝੱਟ ਪੱਟੀ। ਕੋਸ ਹਜ਼ਾਰਨ ਕੋ ਚੱਲ ਆਵੇ ਹੈ। ਹਜ਼ਾਰਾਂ ਕੋਹਾਂ ਤੋਂ ਚੱਲ ਚੱਲ ਕੇ ਆਉਂਦੀਆਂ ਗੋਤ ਰੂਹਾਂ। ਪੂਰਨ ਸੋ ਲਾਲੂ ਦਰਸਾਵੇ ਹੈ। ਛੇਤੀ ਆ ਕੇ ਭਾਈ ਲਾਲੂ ਦੇ ਦਰਸ਼ਨ ਕਰਦੀਆਂ ਹੈ। ਜਿਮ ਆਇਸ ਦੇ ਮਨ ਹੈ ਸੋਈ। ਭਾਈ ਲਾਲੂ ਜੀ ਆਗਿਆ ਦਿੰਦੇ ਉਵੇਂ ਗੋਤ ਰੂਹਾਂ ਮੰਨਦੀਆਂ ਹਨ। ਆਨ ਉਪਾਇਨ ਅਰਪਤ ਜੋਈ। ਵਿੱਚੋਂ ਜਿਹੜੀਆਂ ਐਸੀਆਂ ਵੀ ਲਿਆ ਲਿਆ ਕੇ ਭਾਈ ਲਾਲੂ ਜੀ ਨੂੰ ਭੇਟਾ ਵੀ ਕਰਦੀਆਂ ਹਨ। ਇੱਕ ਪਠਾਨ ਸੁਦਾਗਰ ਭਾਰੋ। ਇਹ ਕਹਿੰਦੇ ਬੜਾ ਤਕੜਾ ਸੁਦਾਗਰ ਪਠਾਨ ਹੈ ਸੀ। ਭਰ ਜਹਾਜ਼ ਭਾਰਤ ਮਹਿ ਡਾਰੋ। ਉਹਨੇ ਸਮੁੰਦਰ ਵਿੱਚ ਕਹਿੰਦੇ ਉਹ ਸਾਜੋ ਸਮਾਨ ਜਾਂ ਜਹਾਜ਼ ਵਿੱਚ ਭਰ ਸਮੁੰਦਰ ਦੇ ਵਿੱਚ ਪਾਇਆ ਹੈ। ਤਾਂ ਕੋ ਮੇਲ ਸੋ ਲਾਲੂ ਸਾਥ। ਉਸ ਪਠਾਨ ਦਾ ਭਾਈ ਲਾਲੂ ਜੀ ਦੇ ਨਾਲ ਜੋੜ ਮੇਲ ਹੈ ਸੀ, ਮੇਲ ਮਿਲਾਪ ਹੈ ਸੀ। ਮਿਲਤ ਜਬ ਹੈ ਬੰਦਾ ਹੈ ਜਗ ਹਾਥ। ਜਦੋਂ ਕਿਤੇ ਭਾਈ ਲਾਲੂ ਜੀ ਮਿਲਦੇ ਸੀ, ਇਹ ਪਠਾਨ ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਹੁੰਦਾ ਸੀ। ਸੋ ਸਮੁੰਦਰ ਮੈਂ ਬਨਜ ਕਰੰਤਾ। ਜਿਹੜਾ ਇਹ ਪਠਾਨ ਹੈ ਕਹਿੰਦੇ ਸਮੁੰਦਰ ਦੇ ਵਿੱਚ ਜਹਾਜ਼ ਰਾਹੀਂ ਟਾਪੂਆਂ ਵਿੱਚ ਜਾ ਕੇ ਵਪਾਰ ਕਰਦਾ ਹੈ। ਟਾਪੂ ਵਿਖੇ ਲਾਭ ਲਭ ਅੰਤਾ। ਸਮੁੰਦਰ ਦੇ ਵਿੱਚ ਜਿਹੜੇ ਕੋਈ ਖੁਸ਼ਕ ਜਮਾਵਾਂ ਉਹਨਾਂ ਨੂੰ ਟਾਪੂ ਕਹਿ ਦਿੰਦੇ, ਉਹਨਾਂ ਵਿੱਚ ਲਾਭ ਜਾ ਕੇ ਲੈਂਦਾ ਹੈ। ਇੱਕ ਬੇਰ ਤੇ ਜਹਾਜ਼ ਫਟ ਗਏ। ਕਹਿੰਦੇ ਇੱਕ ਵਾਰੀ ਦੀ ਗੱਲ ਹੈ, ਜਿਹੜਾ ਪਠਾਨ ਸੀ ਇਹਦਾ ਜਹਾਜ਼ ਜਾ ਕਹਿੰਦੇ ਫਟ ਗਿਆ ਹੈ। ਸਕਲ ਸਮਾਜ ਬੂਢ ਤੋਂ ਭਇਓ। ਨਾ ਇਹਦਾ ਸਮੁੰਦਰ ਜਹਾਜ਼ ਸਾਜੋ ਸਮਾਨ ਲੱਦਿਆ ਸੀ, ਸਭ ਕਹਿੰਦੇ ਡੁੱਬ ਗਿਆ ਹੈ। ਮਹਾ ਅੰਧੇਰੀ ਤੇ ਵੱਡ ਫੂਟਾ। ਬੜੀ ਤਕੜੀ ਤਿੱਖੀ ਹਨੇਰੀ ਚੱਲੀ, ਜਿਸ ਕਰਕੇ ਜਹਾਜ਼ ਟੁੱਟ ਫੁੱਟ ਗਿਆ। ਤਖਤਾ ਏਕ ਸੰਗ ਤੇ ਟੂਟਾ। ਉਹ ਜਹਾਜ਼ ਦੇ ਨਾਲੋਂ ਕਹਿੰਦੇ ਹਨੇਰੀ ਦੇ ਬਲ ਦੇ ਨਾਲ ਕਹਿੰਦੇ ਲੱਕੜ ਦਾ ਜਿਹੜਾ ਫੱਟਾ ਜਾ ਵੀ ਟੁੱਟ ਗਿਆ, ਵਖਰਾ ਹੋ ਗਿਆ ਹੈ। ਜਿਸ ਪਰ ਚੜ੍ਹਿਓ ਪਠਾਨ ਬਚਿਓ ਤਬ। ਫੱਟੇ ਉੱਪਰ ਪਠਾਨ ਚੜ੍ਹ ਗਿਆ ਤੇ ਇਸ ਤਰ੍ਹਾਂ ਕਹਿੰਦੇ ਡੁੱਬਣੋਂ ਬਚ ਗਿਆ। ਵਾਯੂ ਬੇਗ ਤੇ ਬਹਿਓ ਗਯੋ ਜਬ। ਜਦੋਂ ਕਹਿੰਦੇ ਹਵਾ ਦੇ ਬੇਗ ਕਰਕੇ ਰੁੜਦਾ ਹੀ ਰੁੜਦਾ ਚਲੇ ਆ ਗਿਆ ਫੱਟੇ ਦੇ ਉੱਪਰ। ਇੱਕ ਟਾਪੂ ਮਹਿ ਲੱਗਿਓ ਸੁਜਾਏ। ਇਸ ਤਰ੍ਹਾਂ ਜਿਹੜਾ ਪਠਾਨ ਕਹਿੰਦੇ ਇੱਕ ਕਿਸੇ ਟਾਪੂ ਵਿੱਚ ਜਾ ਲੱਗਿਆ। ਦੇਖਿਓ ਤੇਹਾ ਨਗਰ ਬਸਾਏ। ਇਹ ਪਠਾਨ ਨੇ ਉਤਰ ਕੇ ਦੇਖਿਆ ਵੀ ਬੜਾ ਤਕੜਾ ਨਗਰ ਬਸਦਾ ਇਹਦਾ। ਤਖਤੇ ਪਰਤੇ ਉੱਤਰ ਸੋ ਗਯੋ। ਸੇਵ ਰਹਿਤੋਂ ਫੱਟੇ ਦੇ ਉਪਰੋਂ ਉੱਤਰ ਕੇ ਜੀ ਨਗਰ ਵੱਲ ਨੂੰ ਗਿਆ। ਏ ਪਠਾਨ ਕਿਹ ਕੋ ਮਿਲ ਤਹਿ ਬੂਝਤ ਪਯੋ। ਕਿਸੇ ਨੂੰ ਉੱਥੇ ਫਿਰਦੇ ਨੂੰ ਦੇਖ ਕੇ ਜਿਹੜਾ ਪਠਾਨ ਪੁੱਛਣ ਲੱਗਿਆ, ਕੌਣ ਦੇਸ਼ ਕੋ ਪੁਰ ਕੋ ਨਾਮ। ਕਹਿੰਦੇ ਵੀ ਕਿਹੜਾ ਇਲਾਕਾ ਏ, ਸ਼ਹਿਰ ਦਾ ਨਾਮ ਬਈ ਭਲਾ ਕੀ ਹੈ। ਬਸ ਹੈ ਕੌਣ ਇਸ ਥਲ ਕਰ ਧਾਮ। ਆਪਣੇ ਘਰ ਬਣਾ ਕੇ ਇੱਥੇ ਕਿਹੜੇ ਕਿਹੜੇ ਬਸਦੇ ਹਨ। ਗੁਪਤ ਸਕਲ ਟਾਪੂ ਤਿਸ ਬਸ ਹੈ। ਆਹ ਕਹਿਣ ਲੱਗੇ ਵੀ ਇਸ ਟਾਪੂ ਵਿੱਚ ਜਿੰਨੀਆਂ ਗੋਤ ਰੂਹਾਂ ਉਹ ਬਸਦੀਆਂ। ਦੇਖ ਮਨੁੱਖ ਕੋ ਸੋ ਤਬ ਹਾਸ ਹੈ। ਉਹ ਜਿਹੜੇ ਗੋਤ ਰੂਹਾਂ ਇਹ ਭਾਈ ਜਿਹੜਾ ਪਠਾਨ ਮਨੁੱਖ ਰੂਪ ਵਿੱਚ ਆਇਆ ਨੂੰ ਦੇਖ ਦੇਖ ਕੇ ਕਰਕੜਾ ਕੇ ਹੱਲੀਆਂ ਵੀ ਆਹ ਕਿੱਥੇ ਆ ਗਿਆ ਸਾਡੇ ਵਿੱਚ। ਕਹਿਓ ਤਿਨਹੋ ਗੁਪਤਨ ਕੋ ਥਾਇਓ। ਉਹ ਜਿਹਨੂੰ ਪੁੱਛਿਆ ਸੀ ਉਹਨੇ ਕਹਿਤਾ ਵੀ ਇਹ ਦੇਸ਼ ਥਾਂ ਤੇ ਤਾਂ ਗੋਤ ਰੂਹਾਂ ਰਹਿੰਦੀਆਂ। ਤੂੰ ਮਨੁੱਖ ਕਹੋ ਕਿਤ ਤੇ ਆਇਓ। ਉਹ ਅੱਜ ਕਹਿੰਦੇ ਨਵਾਂ ਮਨੁੱਖ ਸਾਡੇ ਵਿੱਚੋਂ ਕਿਧਰੋਂ ਆ ਗਿਆ ਰੁੜਦਾ। ਤ੍ਰਸਤ ਪਠਾਨ ਬਖਾਨਤ ਹੈ। ਵੀ ਗੋਤ ਰੂਹਾਂ ਸੀ ਰਹਿੰਦੀਆਂ ਬੜਾ ਕਹਿੰਦੇ ਪਠਾਨ ਡਰਿਆ ਤੇ ਨੇ ਆਖਿਆ ਦੇਸ਼ ਪੰਜਾਬ ਦੂਰ ਤਹਿ ਰਹਿ। ਮੈਂ ਵੀ ਕੀ ਦੱਸਾਂ ਸਾਡਾ ਜਿਹੜਾ ਇਲਾਕਾ ਬੜਾ ਦੂਰ, ਅਸੀਂ ਤਾਂ ਪੰਜਾਬ ਵਿੱਚ ਰਹਿਣ ਵਾਲੇ ਹਾਂ। ਟੁੱਟ ਗਯੋ ਜਹਾਜ਼ ਜਬ ਮੇਰਾ। ਕੀ ਦੱਸਾਂ ਵੀ ਜਦੋਂ ਮੇਰਾ ਜਹਾਜ਼ ਕਹਿੰਦੇ ਹਨੇਰੀ ਕਰਕੇ ਟੁੱਟ ਫੁੱਟ ਗਿਆ। ਦੈਵ ਜੋਗ ਕਰ ਇਹ ਥਲ ਹੇਰਾ। ਕਹਿੰਦੇ ਪਰਮੇਸ਼ਰ ਦੀ ਨੇਤ ਕਰ ਕਰਕੇ ਅੱਜ ਆ ਥਾਂ ਵੇਖ ਲਿਆ ਤੁਹਾਡਾ। ਤਬ ਗੁਪਤਨ ਪੁੱਛਿਓ ਤੇ ਸਿਪਾਹੀ। ਜਦੋਂ ਇਹਨੇ ਡੱਲਾ ਪਿੰਡ ਦਾ ਨਾਂ ਜਾ ਲਿਆ ਨਾ ਵੀ ਪੰਜਾਬ ਵਿੱਚ ਮੈਂ ਰਹਿੰਦਾ, ਉਹ ਗੋਤ ਰੂਹਾਂ ਨੇ ਪੁੱਛਿਆ ਇਸ ਲਾਲੂ ਪਠਾਨ ਨੂੰ, ਲਾਲੂ ਕੋ ਤੂੰ ਲਖ ਹੈ ਕਿ ਨਾਹੀਂ। ਪੰਜਾਬ ਵਿੱਚ ਇੱਕ ਪਿੰਡ ਭਾਈ ਡੱਲਾ ਹੈ, ਉਹਦੇ ਵਿੱਚ ਭਾਈ ਲਾਲੂ ਨੂੰ ਤੂੰ ਜਾਣਦਾ ਹੈ। ਸੁਣ ਪਠਾਨ ਹਰਖਿਓ ਬਚ ਕਹੈ। ਸੁਣ ਕੇ ਪਠਾਨ ਖੁਸ਼ ਹੋ ਗਿਆ, ਫਟਾਫਟ ਬਚਨ ਕਹਿਣ ਲੱਗਿਆ, ਹਮ ਲਾਲੋ ਕੇ ਢਿੱਗ ਹੀ ਰਹੇ। ਜਿਹੜਾ ਭਾਈ ਲਾਲੂ ਹੈ ਉਹਦੇ ਤਾਂ ਅਸੀਂ ਬਿਲਕੁਲ ਕੋਲ ਹੀ ਰਹਿੰਦੇ, ਨੇੜੇ ਹੀ ਘਰ ਹੈ। ਮਿਲਤ ਸਦੀਵ ਵੰਦਨਾ ਕਰੋ। ਜਦੋਂ ਵੀ ਮੈਂ ਮਿਲਦਾ ਹਮੇਸ਼ਾ ਭਾਈ ਲਾਲੂ ਜੀ ਨੂੰ ਮੱਥਾ ਟੇਕਦਾ। ਵੱਡੋ ਸੰਤ ਭਾਓ ਸੂਰ ਧਾਰੋ। ਮੈਂ ਤਾਰੇ ਦੇ ਵਿੱਚ ਪ੍ਰੇਮ ਰੱਖਦਾ ਵੀ ਬੜਾ ਤਕੜਾ ਸੰਤ ਹੈ ਭਾਈ ਲਾਲੂ। ਸਾਦਰ ਤੇ ਬਿਠਾਏ ਹਿਤ ਕੀਨੋ। ਹਾਂ ਉਸ ਵੇਲੇ ਗੋਤ ਰੂਹਾਂ ਨੇ ਨਾ ਸੁਣ ਕੇ ਲਾਲੂ ਦਾ ਨਾਮ ਵੀ ਉਹਨਾਂ ਨੇ ਕੋਲੇ ਰਹਿਣ ਵਾਲਾ ਬੜਾ ਸਤਿਕਾਰ ਨਾਲ ਬਿਠਾਇਆ, ਬਹੁਤ ਹੀ ਨੂੰ ਮੱਥੇ ਜੇ ਟੇਕਣ ਲੱਗੇ ਆ। ਉਹ ਪਤਾ ਦੇਸ਼ ਨਗਰੀ ਕੋ ਲੀਨੋ। ਕਿਉਂਕਿ ਸਾਰੇ ਨਗਰ ਦਾ ਸਾਰਾ ਭਾਈ ਲਾਲੂ ਜੀ ਦਾ ਪਤਾ ਲੈ ਲਿਆ ਵੀ ਉਹਨਾਂ ਦੇ ਨੇੜੇ ਰਹਿਣ ਵਾਲਾ ਹੈ। ਜਬ ਪਠਾਨ ਸਿਮਰਿਓ ਤਹਿ ਲਾਲੂ। ਜਿਸ ਵੇਲੇ ਕਹਿੰਦੇ ਨਵਾਬ ਨੇ ਭਾਈ ਲਾਲੂ ਜੀ ਨੂੰ ਯਾਦ ਕੀਤਾ। ਰਿਗ ਜਲ ਨੀਨ ਉਸਾਸ ਵਿਸਾਲੂ। ਅੱਖਾਂ ਤੋਂ ਪਾਣੀ ਜੇ ਸੁੱਟਿਆ, ਲੰਮਾ ਜਾ ਹੋਂਕਾ ਲਿਆ ਹੈ ਪਠਾਨ ਨੇ। ਇਸ ਕੋ ਪਿਖ ਗੁਪਤਨ ਕਰ ਦਇਆ। ਇਹਨੂੰ ਰੋਂਦਾ ਜਾ ਹੋਕੇ ਜਿਆਦਾ ਲੰਦਲ ਦੇਖ ਕੇ ਗੋਤ ਰੂਹਾਂ ਨੇ ਕਿਹਾ ਹੈ, ਕਿਉਂ ਰੋਵਤ ਪੁੱਛਣ ਕੋ ਕਿਆ। ਕਹਿੰਦੇ ਹਾਂਜੀ, ਕਿਉਂ ਰੋਵਤ ਪੁੱਛਣ ਕੋ ਕੀਆ। ਆ ਪੁੱਛਣਾ ਕੀਤਾ ਵੀ ਤੂੰ ਕਿਉਂ ਰੋਣਾ ਕਰ ਰਿਹਾ ਹੈ। ਹਮ ਲਾਲੂ ਕੇ ਸਿੱਖ ਸਭ ਆਹੈ। ਕਿਉਂਕਿ ਪਠਾਣਾ ਅਸੀਂ ਜਿੰਨੇ ਆ ਤੇਰੇ ਕੋਲ ਬੈਠੇ ਹਾਂ ਨਾ, ਜਿਹੜਾ ਡੱਲਾ ਨਿਵਾਸੀ ਭਾਈ ਲਾਲੂ ਉਹਦੇ ਸਿੱਖ ਸੇਵਕ ਹੈਗੇ। ਤਿਮ ਕਰ ਦੇ ਜਥਾ ਚਿਤ ਚਾਹੈ। ਇਹ ਵੀ ਪਠਾਣਾ ਜਿਵੇਂ ਤੂੰ ਚਿਤ ਵਿੱਚ ਚਾਹੁੰਦਾ ਉਵੇਂ ਅਸੀਂ ਕਰ ਦਿਆਂਗੇ। ਕਹੈ ਪਠਾਨ ਦਿਖਾਵੋ ਲਾਲੂ। ਉਸ ਵੇਲੇ ਪਠਾਨ ਕਹਿਣ ਲੱਗਾ ਵੀ ਫਿਰ ਮੈਨੂੰ ਤਾਂ ਭਾਈ ਲਾਲੂ ਦੇ ਦਰਸ਼ਨ ਕਰਵਾ ਦਿਓ। ਕਰੋ ਜੇ ਮੁਝ ਪਾਰ ਮਿਹਰ ਵਿਸਾਲੂ। ਮੇਰੇ ਉੱਪਰ ਬਹੁਤ ਹੀ ਮਿਹਰ ਕਰ ਦਿਓ ਨਾ, ਮੈਨੂੰ ਲਾਲੂ ਦੇ ਦਰਸ਼ਨ ਕਰਾ ਦਿਓ, ਉੱਥੋਂ ਹੀ ਭੇਜ ਦਿਓ। ਸਭ ਕੁਛ ਖੋਏ ਦੂਰ ਮੈਂ ਆਇਓ। ਇਹ ਦੱਸਾਂ ਮੈਂ ਸਭ ਕੁਛ ਕਹਿੰਦੇ ਗੁਆ ਕੇ ਬਹੁਤ ਦੂਰ ਕਿਤੇ ਆ ਗਿਆ। ਦੇਸ਼ ਪੰਜਾਬ ਚਾਹੋ ਅਬ ਜਾਇਓ। ਹੁਣ ਬਈ ਜਿਹੜਾ ਆਪਣਾ ਪੰਜਾਬ ਦਾ ਇਲਾਕਾ ਉਹਦੇ ਵਿੱਚ ਮੈਂ ਵਾਪਸ ਜਾਇਆ ਚਾਹੁੰਦਾ। ਗੁਪਤਨ ਦੋਏ ਲਾਲ ਤੇ ਦੀਨੇ। ਉਹ ਜਿਹੜੀਆਂ ਗੋਤ ਰੂਹਾਂ ਸੀ ਉਹਨਾਂ ਵਿੱਚੋਂ ਕਹਿੰਦੇ ਇੱਕ ਨੇ ਦੋ ਲਾਲ ਇਹਨੂੰ ਦਿੱਤੇ, ਕਹਿੰਦੇ ਲੈ ਵੀ ਤੇਰਾ ਜੇ ਸਭ ਕੁਛ ਗਿਆ ਲਾਲ ਸਾਡੇ ਕੋਲੋਂ ਲੈ ਲੈ। ਇਹ ਲਾਲੂ ਕੀ ਭੇਟ ਸੋ ਕੀਨੇ, ਇਹ ਕਹਿੰਦੇ ਜਿਹੜਾ ਤੇਰਾ ਨਾ ਪੂਜਨੀਕ ਭਾਈ ਲਾਲੂ ਉਹਦੇ ਵਾਸਤੇ ਭੇਟ ਹੈ, ਉਹਨੇ ਜਾ ਕੇ ਅੱਗੇ ਮੱਥਾ ਟੇਕਣਾ ਹੈ ਤੈਨੇ। ਅਪਰ ਜਵਾਹਰ ਆਪਣੇ ਹਿੱਤ ਲਿਹੋ, ਹੋਰ ਹੀਰੇ ਰਤਨ ਜਵਾਹਰ ਪਏ ਆਪਣੇ ਵਾਸਤੇ, ਜਿੰਨੇ ਮਰਜ਼ੀ ਲੈ ਲਾਏ ਇੱਥੋਂ। ਇਹ ਦੋਏ ਲਾਲੋ ਹਮ ਦਿਸ਼ ਤੇ ਦੇਹੋ, ਆਹ ਜਿਹੜੇ ਦੋ ਲਾਲ ਤੈਨੂੰ ਦਿੱਤੇ ਇਹ ਆਪਣੀ ਸਾਡੀ ਤਰਫੋਂ, ਕਹਿੰਦੇ ਭਾਈ ਲਾਲੂ ਨੂੰ ਤੂੰ ਮੱਥਾ ਟੇਕਣੇ ਹਨ। ਤਬ ਪਠਾਨ ਲੀਨੇ ਹਰ ਖਾਏ, ਪਠਾਨ ਨੇ ਸੁਣ ਕੇ ਹੀਰੇ ਜਵਾਹਰ ਆਦਿਕ ਲੈ ਲਏ ਬੇਅੰਤ ਬੇਅੰਤ। ਕਹਿ ਤਿੰਨ ਪੁੰਨ ਇਸ ਦ੍ਰਿਗ ਮੁੰਦ ਵਾਏ, ਫਿਰ ਗੋਚਰੂਹਾਂ ਨੇ ਕਹਿ ਕੇ ਪਠਾਨ ਦੇ ਨੇਤਰ ਜੇ ਬੰਦ ਕਰਾਏ ਵੀ ਅੱਖਾਂ ਮੀਚ। ਗੁਪਤਨ ਸੋ ਤਤਕਾਲ ਪਹੁੰਚਾਇਓ, ਹਾਂ ਇਹ ਕਹਿੰਦੇ ਹਵਾਈ ਹੁੰਦੀ ਹੈ ਬਸ, ਕਹਿੰਦੇ ਬੜੀ ਛੇਤੀ ਇਹਨੂੰ ਪਹੁੰਚਾਤਾ। ਖੋਲੇ ਦ੍ਰਿਗ ਗ੍ਰਹਿ ਮੇਹ ਪਿਖ ਆਇਓ, ਇਹ ਪਠਾਨ ਨੇ ਨੇਤਰ ਖੋਲਿਆ ਦੇਖਿਆ ਵੀ ਮੈਂ ਤਾਂ ਘਰੇ ਆ ਪਹੁੰਚਾ। ਜਾਏ ਲਾਲ ਲਾਲੂ ਕੋ ਦਏ, ਉਸੇ ਵੇਲੇ ਜਿਹੜੇ ਗੋਤਰੂਹਾਂ ਨੇ ਲਾਲ ਜੇ ਦਿੱਤੇ ਸੀ ਜਾ ਕੇ ਭਾਈ ਲਾਲੂ ਜੀ ਨੂੰ ਇਹਨੇ ਭੇਟਾ ਕਰ ਦਿੱਤੇ। ਕਹਿ ਤੋ ਸੁਜਸ ਬਹੁ ਬੰਧਨ ਕੀਏ, ਬੜਾ ਜਸ ਕਹਿ ਰਿਹਾ ਹੈ ਤੇ ਬੜੇ ਮੱਥੇ ਟੇਕ ਰਿਹਾ ਹੈ ਪਠਾਨ। ਆਪਣਾ ਬਿਰਤਾਂਤ ਕਹਿਓ ਪੁਰ ਮਾਹੀ, ਇਸੇ ਤਰ੍ਹਾਂ ਓਏ ਪਠਾਨ ਨੇ ਆਪਣਾ ਜਿਹੜਾ ਪ੍ਰਸੰਗ ਸੀ ਨਾ ਸਾਰੇ ਡੱਲੇ ਪਿੰਡ ਦੇ ਲੋਕਾਂ ਨੂੰ ਦੱਸਿਆ। ਕਿਰਪਾ ਸੰਤ ਆਇਓ ਤੁਮ ਪਾਹੀ, ਕਹਿਣ ਲੱਗਾ ਵੀ ਇਹ ਜਿਹੜੇ ਸੰਤ ਹੈ ਮਹਾਰਾਜ ਉਹਨਾਂ ਦੀ ਕਿਰਪਾ, ਤੁਹਾਡੀ ਕਿਰਪਾ ਕਰਕੇ ਮੈਂ ਤੁਹਾਡੇ ਕੋਲ ਆ ਗਿਆ, ਨਹੀਂ ਤਾਂ ਫਸ ਗਿਆ ਸੀ ਕਸੂਤਾ ਹੀ। ਲਾਲੋ ਲਾਲ ਲੀਏ ਕਰ ਦੋਏ, ਉਸ ਵੇਲੇ ਭਾਈ ਲਾਲੂ ਜੀ ਨੇ ਦੋਵੇਂ ਲਾਲ ਆਪਣੇ ਹੱਥਾਂ ਵਿੱਚ ਲੈ ਲਏ ਪਠਾਨ ਤੋਂ। ਗੁਰ ਢਿੱਗ ਆਨ ਰੱਖੇ ਤਿੰਨ ਸੋਏ, ਉਹੀ ਜਿਹੜੇ ਪਠਾਨ ਲਾਲ ਹਨ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆ ਰੱਖੇ ਭਾਈ ਲਾਲੂ ਜੀ ਨੇ। ਪਿਖ ਸ੍ਰੀ ਅਮਰ ਬਚਨ ਮੁੱਖ ਭਾਖਾ, ਉਸ ਵੇਲੇ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਮੁੱਠੋਂ ਇਸ ਤਰ੍ਹਾਂ ਬਚਨ ਕਿਹਾ ਹੈ, ਨਾਮ ਰਤਨ ਹੀਰੇ ਮਹਿ ਰਾਖਾ। ਮਹਾਰਾਜ ਕਹਿੰਦੇ ਭਾਈ ਲਾਲੂ ਆਪਣੀ ਪੱਥਰ ਲਾਲਾ ਤੋਂ ਕੀ ਕਰਾਉਣਾ, ਹਿਰਦੇ ਵਿੱਚ ਨਾਮ ਰੂਪੀ ਜਿਹੜਾ ਰਤਨ ਆ ਅਸੀਂ ਕਦੇ ਰੱਖਿਆ ਹੋਇਆ, ਬੜਾ ਬੇਕੀਮਤ ਆ। ਇਨਕੋ ਜਾਹ ਨਦੀ ਮੋ ਡਾਰ, ਜਿਹੜਾ ਪੱਥਰ ਜਿਹਾ ਕਹਿੰਦੇ ਇਹਨੂੰ ਜਾ ਕੇ ਆ ਬਿਆਸਾ ਨਦੀ ਵਿੱਚ ਸਿੱਟ ਦੇ, ਰੋੜ ਦੇ। ਧਰਹੋ ਨਾ ਵਿਵਹਾਰ ਹਕਾਰ ਪਿਆਰ, ਹਾਂ ਕਹਿੰਦੇ ਇਹਨੂੰ ਆਪਣੇ ਕੋਲ ਨਾ ਰੱਖੀ, ਨਾ ਇਹਦੇ ਨਾਲ ਕਹਿੰਦੇ ਵਿਵਹਾਰ ਕਰਨ ਦਾ ਪਿਆਰ, ਕਹਿੰਦੇ ਵੇਚੀ ਬੱਟੀ ਨਾ। ਲਾਲੋ ਗੁਰ ਕੀ ਆਗਿਆ ਮਾਨੀ, ਭਾਈ ਲਾਲੋ ਜੀ ਨੇ ਗੁਰੂ ਅਮਰਦਾਸ ਸਾਹਿਬ ਦੀ ਆਗਿਆ ਮੰਨ ਲਈ। ਫੈਂਕੇ ਜਾਏ ਗਹਿਰ ਜਹ ਪਾਨੀ, ਜਿਹੜੇ ਜਵਾਹਰ ਜਵੂਰ ਜੇ ਦਿੱਤੇ ਸੀ ਉਹ ਵੀ ਜਿਹੜਾ ਗੁਰੂ ਅਮਰਦਾਸ ਸਾਹਿਬ ਨੂੰ ਲਾਲ ਉਹ ਭੇਟਾ ਜੀ ਕਿਤੇ ਉਸ ਕਹਿੰਦੇ ਡੂੰਘੇ ਪਾਣੀ ਵਿੱਚ ਜਾ ਸੁੱਟੇ ਹਨ। ਦੋਹਰਾ ਸਤਿਗੁਰ ਅਰ ਗੁਰ ਸਿੱਖਣ ਕੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਸਤਿਗੁਰੂ ਅਮਰਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦੇ ਸਿੱਖ ਸੇਵਕਾਂ ਦੀ ਮਹਿਮਾ ਮਹਾ ਮਹਾਨ ਦੱਸਾਂ ਮੈਂ ਕਵੀ, ਕਹਿੰਦੇ ਜਿਹੜੀ ਮਹਿਮਾ ਮਹਾਨ ਤੋਂ ਮਹਾਨ ਹੀ ਹੈ। ਧੰਨ ਗੁਰੂ ਅਰ ਧੰਨ ਸਿੱਖ, ਗੁਰੂ ਅਮਰਦਾਸ ਸਾਹਿਬ ਵੀ ਆ ਬੇ ਧੰਨ ਹੈ, ਉਹਨਾਂ ਦੇ ਸਿੱਖ ਵੀ ਕਹਿੰਦੇ ਧੰਨਤਾ ਯੋਗ ਹੈ। ਜਗਤ ਉਧਾਰਨ ਵਾਲ, ਸੰਸਾਰ ਦੇ ਲੋਕਾਂ ਨੂੰ ਕਹਿੰਦੇ ਉਧਾਰਨ ਵਾਲੇ ਹੈ, ਪਾਲ ਲਗਾਉਣ ਵਾਲੇ ਹੈ। ਸੋ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਧੰਨ, ਉਹਨਾਂ ਦੇ ਜਿਹੜੇ ਸਿੱਖ ਭਰੋਸਾਏ ਹੋਏ ਉਹ ਵੀ ਧੰਨਤਾ ਯੋਗ। ਇਹੋ ਕਹਿ ਕੇ ਕਵੀ ਨੇ ਮਹਿਮਾ ਦੇ ਲਾ ਸਦਾ ਦੇ ਬਚਨ ਇੱਥੇ ਪ੍ਰਸੰਗ ਪੂਰਾ ਕਰ ਦਿੱਤਾ ਹੈ। ਸੋ ਸਮਾਂ ਹੋਇਆ ਆਪਾਂ ਵੀ ਇੱਥੇ ਸਮਾਪਤੀ ਕਰਦੇ ਹਾਂ। ਸਤਿਗੁਰ ਅਰ ਗੁਰ ਸਿੱਖਣ ਕੀ ਮਹਿਮਾ ਮਹਾ ਮਹਾਨ, ਧੰਨ ਗੁਰੂ ਅਰ ਧੰਨ ਸਿੱਖ, ਜਗਤ ਉਧਾਰਨਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, हे पूरन हे सर्व मैं दुख पंजन गुण सास हे संगी हे निरंकार हे निर्गुण सब टेक हे गोविंद सदा भवे हे अपरंपर हर हरे हैप्पी हो बनहार हे संतां कै सदा संग निधाराय आधार हे ठाकुर हां दास रो मैं निर्गुण गुण नहीं को नानक दी जय नाम दान राखो ही परो आए प्रभ शरणागति कृपा निज दयाल एक अखर हर मन वसत नानक होत निहाल वाहिगुरु नाम जिहाज है चढ़े सो चढ़े पार जो सरदा कर सेवन दे गुरु पार उतारन हार जो सरदा कर सेवन दे गुरु पार उतारन हार ठाकुर